ਕਬਿਤਾ ਸ੍ਰੀ ਗੁਰੂ ਜਗਤ ਪਤ ਜਗਤ ਸਦਨ ਮਾਂਜ ਹਿੰਦਵਾਨ ਅਜਰ ਬਿਰਾਜ ਬੇਕੀ ਲਾਲਸਾ ਸੂਰਤਨ ਬੀਜ ਤੇ ਅੰਕੁਰ ਭਇਓ ਮਹਾਂਜੁਦ ਅੰਮ੍ਰਿਤ ਕੋ ਦੇਨ ਤੁਚਾ ਬ੍ਰਿਦਤ ਨਿਰਾਸਲਾ ਸ੍ਰੀ ਗੁਰੂ ਜਗਤ ਪਤ ਜਗਤ ਸਦਨ ਮਾਂਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਰਲ ਮਿਲ ਕੇ ਅੰਮ੍ਰਿਤ ਦੀ ਦੀਵਾਨ ਵਿੱਚ ਹਾਜ਼ਰੀਆਂ ਭਰਦੇ ਹੋਇਆਂ ਕੀਰਤਨ ਤੋਂ ਉਪਰੰਤ ਜੋ ਸਤਿਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਲੜੀਵਾਰ ਰੂਪ ਵਿੱਚ ਪ੍ਰਾਰੰਭ ਹੋਇਆ ਹੈ, ਉਹ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਸਮੂਰਨ ਕਰਕੇ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਦਾ ਇਤਿਹਾਸ ਪੜ੍ਹਨ ਸੁਣਨ ਵਾਸਤੇ ਆਪਾਂ ਹਾਜ਼ਰੀਆਂ ਭਰ ਰਹੇ ਹਾਂ। ਕਵੀ ਸੰਤੋਖ ਸਿੰਘ ਜੀ ਨੇ ਦੂਸਰੇ ਪਾਤਸ਼ਾਹ ਸਤਿਗੁਰੂ ਅੰਗਦ ਸਾਹਿਬ ਜੀ ਦਾ ਇਤਿਹਾਸ ਲਿਖਣ ਤੋਂ ਪਹਿਲਾਂ ਦਸਾਂ ਪਾਤਸ਼ਾਹੀਆਂ ਦੇ ਮਹਿਮਾ ਦੇ ਮੰਗਲ ਕੀਤੇ, ਉਹਨਾਂ ਦੀ ਵਿਚਾਰ ਲੜੀ ਰੂਪ ਵਿੱਚ ਜਾਰੀ ਹੈ। ਕਾਫੀ ਮਹਿਮਾ ਦੇ ਮੰਗਲ ਆਪਾਂ ਪਿਛਲੇ ਦੀਵਾਨਾਂ ਵਿੱਚ ਵਿਚਾਰਾਂ ਕਰਦਿਆਂ ਹੋਇਆਂ ਸੰਪੂਰਨ ਕਰ ਲਏ। ਕੁਝ ਕੁ ਜਿਹੜੇ ਬਾਕੀ ਮੰਗਲ ਹਨ ਜਿਨ੍ਹਾਂ ਨੂੰ ਅੱਜ ਆਪਾਂ ਵਿਚਾਰ ਕਰਕੇ ਸੰਪੂਰਨ ਕਰ ਲੈਣਾ ਹੈ, ਅਤੇ ਉਸ ਤੋਂ ਬਾਅਦ ਜਿਵੇਂ ਕਵੀ ਸੰਤੋਖ ਸਿੰਘ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦਾ, ਜਿਵੇਂ ਆਪ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਆ ਕੇ ਮਿਲੇ ਜੁੜੇ ਦਰਸ਼ਨ ਕਰਕੇ ਉੱਚ ਅਵਸਥਾ ਦੇ ਮਾਲਕ ਬਣੇ, ਉਹਨਾਂ ਦਾ ਥੋੜ੍ਹਾ ਬਹੁਤਾ ਜੀਵਨ, ਫਿਰ ਉਹਨਾਂ ਦੀਆਂ ਸਵੰਸ ਜਿਵੇਂ ਭਾਈ ਸਾਹਿਬ ਭਾਈ ਰਾਮ ਕੋਇਰ ਜੀ ਹੋਏ, ਜਿਨ੍ਹਾਂ ਦੇ ਉੱਪਰ ਗੁਰੂ ਕਲਗੀਧਰ ਪਾਤਸ਼ਾਹ ਦੀ ਬੇਨਤੀ ਖੁਸ਼ੀ ਪ੍ਰਸੰਨਤਾ ਸੀ, ਜੀਵਨ ਮੁਕਤ ਅਵਸਥਾ ਦੇ ਮਾਲਕ ਸੀ, ਵਿਦੇਹ ਮੁਕਤੀ ਦਾ ਆਨੰਦ ਮਾਨਣ ਵਾਲੇ ਸਨ। ਥੋੜ੍ਹਾ ਬਹੁਤ ਉਹਨਾਂ ਦਾ ਜੀਵਨ ਇੱਕ ਕਵੀ ਜੀ ਨੇ ਲਿਖਿਆ ਹੈ, ਕਿਉਂਕਿ ਸਾਰਾ ਜਿਹੜਾ ਇਤਿਹਾਸ ਹੈ 13 ਸਿੰਘਾਂ ਨੂੰ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਸੁਣਾਇਆ ਸੀ, ਜੋ ਬਾਬਾ ਬੁੱਢਾ ਸਾਹਿਬ ਜੀ ਦੀ ਆਸ ਪਾਸ ਵਿੱਚੋਂ ਸਨ। ਇਸ ਕਰਕੇ ਮੰਗਣਾ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਦਾ ਥੋੜ੍ਹਾ ਬਹੁਤਾ ਜੀਵਨ, ਫਿਰ ਭਾਈ ਸਾਹਿਬ ਭਾਈ ਰਾਮ ਕੌਰ ਜੀ ਦਾ ਵਿਸਥਾਰ ਸਹਿਤ ਜੀਵਨ, ਉਸ ਤੋਂ ਅੱਗੇ ਜਿਵੇਂ ਗੁਰੂ ਅੰਗਦ ਸਾਹਿਬ ਜੀ ਦਾ ਇਤਿਹਾਸ ਕਵੀ ਸੰਤੋਖ ਸਿੰਘ ਨੇ ਛੰਦਾਬੰਦੀ ਵਿੱਚ ਲਿਖਿਆ ਹੈ, ਉਹ ਆਪਾਂ ਪੜ੍ਹਾ ਸੁਣਾਂਗੇ, ਲਾਹਾ ਲਵਾਂਗੇ। ਜੋ ਬਾਕੀ ਕੁਝ ਮੰਗਲ ਰਹਿ ਗਏ ਹਨ ਉਹਨਾਂ ਦੀ ਆਪਾਂ ਪ੍ਰਾਰੰਭਤਾ ਕਰੀਏ। ਅੱਜ ਜਿਹੜਾ ਇਹ ਮਹਿਮਾ ਦਾ ਮੰਗਲ ਪ੍ਰਾਰੰਭ ਰਿਹਾ ਹੈ, ਇਹਦੇ ਵਿੱਚ ਖਾਲਸੇ ਪੰਥ ਦੀ ਜਿਵੇਂ ਚੜ੍ਹਦੀ ਕਲਾ ਸੀ, ਅਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ, ਜੋ ਕੇਸਗੜ੍ਹ ਸਾਹਿਬ ਪਵਿੱਤਰ ਸਥਾਨ ਹੈ, ਇੱਥੇ ਖਾਲਸਾ ਪੰਥ ਪ੍ਰਗਟ ਕੀਤਾ ਸੀ। ਅਤੇ ਉਹ ਖਾਲਸਾ ਪੰਥ ਜਿਹੜਾ ਹੈ ਉਹਨੂੰ ਕਲ ਬਿਰਸ਼ ਦੇ ਰੂਪ ਵਿੱਚ ਆਪ ਜੀ ਵਰਣਨ ਕਰ ਰਹੇ ਹੈ। ਜਿਵੇਂ ਕਲ ਬਿਰਸ਼ ਜਿਹੜਾ ਹੈ ਉਹਦੇ ਹੇਠ ਜੋ ਵੀ ਬੈਠ ਕੇ ਕੋਈ ਕਲਪਨਾ ਕਰ ਰਹੇ ਉਹ ਪੂਰੀ ਕਰ ਦਿੰਦਾ ਹੈ। ਜਿਵੇਂ ਕਾਮ ਧੇਨ ਗਊ ਹੈ, ਉਹ ਗਊ ਜਿਹੜੀ ਕਾਮਨਾ ਪੂਰੀ ਕਰੇ, ਇੱਛਾ ਖਾਹਜ ਪੂਰੀ ਕਰ ਦੇ। ਇੱਕ ਚਿੰਤਾ ਮਣੀ ਜਿਹੜੀ ਮਨ ਦੀ ਜਿਹੜੀ ਕੋਈ ਚਿਤਵੀ ਹੋਈ ਇੱਛਾ, ਚਿਤਵਨੀ ਉਹਨੂੰ ਕਰੇ ਏਕੋ ਮਣੀ ਹੈ। ਇਹ ਚਿੰਤਾ ਮਣੀ ਵੀ ਅਤੇ ਕਾਮ ਤੇਨ ਗਊ ਵੀ ਅਤੇ ਕਲ ਬਿਰਸ਼ ਧਾਰਮਿਕ ਪੁਸਤਕ ਵਿੱਚ ਲਿਖਿਆ ਹੋਇਆ ਵੀ ਇਹ ਸਾਰੇ ਸਵਰਗ ਦੇ ਵਿੱਚ ਹੈ। ਗੁਰੂ ਮਹਾਰਾਜ ਨੇ ਕਹਿੰਦੇ ਜਿਹੜਾ ਖਾਲਸਾ ਪੰਥ ਹੈ ਨਾ ਇਹੀ ਕਲ ਬਿਰਸ਼ ਪੂਰ ਪੈਦਾ ਕਰ ਦਿੱਤਾ ਹੈ। ਉਹ ਤਾਂ ਹੈ ਨਾ ਸਵਰਗ ਵਿੱਚ ਇਹ ਮਾਤ ਲੋਕ ਵਿੱਚ ਜਿਹੜਾ ਖਾਲਸਾ ਪੰਥ ਹੈ ਕਲ ਬਿਰਸ਼ ਵਰਗਾ ਹੈ। ਜਿਹੜਾ ਵੀ ਇਹਨਾਂ ਦੇ ਚਰਨ ਸ਼ਰਨ ਵਿੱਚ ਆ ਗਿਆ ਉਹਦੀ ਜੋ ਕਲਪਨਾ ਕੋ ਕਾਸ਼ ਸੀ ਉਹ ਖਾਲਸੇ ਨੇ ਪੂਰੀ ਕੀਤੀ ਹੈ। ਇਸ ਕਰਕੇ ਖਾਲਸੇ ਦੀ ਮਹਿਮਾ ਦਾ ਮੰਗਲ ਕਵੀ ਜੀ ਨੇ ਇੱਕ ਕਵਿਤ ਵਿੱਚ ਕੀਤਾ ਹੈ, ਉਹ ਜਿਵੇਂ ਵੀ ਆ ਰਿਹਾ ਸੀ ਮਨ ਚਿਤ ਲਾ ਕੇ ਸੁਣੀਏ ਜੀ। ਸ੍ਰੀ ਗੁਰੂ ਜਗਤ ਪਤ ਜਗਤ ਸਦਨ ਮਾਜ। ਕਵੀ ਸੰਤੋਖ ਸਿੰਘ ਜੀ ਕਥਾ ਵਾਲੇ ਸੁਣਨ ਵਾਲੇ ਸਰੋਤਿਆਂ ਦੇ ਥਾਈ ਕਹਿ ਰਹੇ ਕਿ ਹੇ ਸਰੋਤਾ ਜਨੋ ਸਿੰਘੋ, ਸ੍ਰੀ ਗੁਰੂ ਜਗਤ ਪਤ ਸੁਭਾਏ ਮਾਨ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜਗਤ ਦੇ ਮਾਲਕ ਸੰਸਾਰ ਦੇ ਮਾਲਕ ਹਨ, ਉਹਨਾਂ ਨੇ ਜਿਹੜਾ ਜਗਤ ਹੈ ਸੰਸਾਰ ਹੈ ਇਹ ਸਦਨ ਕੀ ਘਰ ਵਾਂਗ ਹੈ ਸੰਸਾਰ ਰੂਪੀ ਘਰ ਦੇ ਵਿੱਚ। ਜਗਤ ਸਦਨ ਮਾਜ ਸੰਸਾਰ ਰੂਪੀ ਕਹਿੰਦੇ ਘਰ ਦੇ ਵਿਚਕਾਰ। ਹਿੰਦਵਾਨ ਅਜਰ ਬਿਰਾਜ ਬੇ ਕੀ ਲਾਲਸਾ। ਹਿੰਦਵਾਸੀ ਲੋਕ ਹੈ ਇਹ ਅਜਰ ਨਾ ਹੈ ਪ੍ਰਫੁੱਲਤ ਵਿਰਾਸ ਕੀ ਵਸਣ ਰਸਨ ਐਨ ਕਹਿੰਦੇ ਵਧਣ ਫੁੱਲਣ ਅਤੇ ਇਸ ਤਰ੍ਹਾਂ ਵਸਣ ਰਸਨ ਇਹ ਪ੍ਰਫੁੱਲਤ ਹੋ ਕੇ ਚੰਗੀ ਤਰ੍ਹਾਂ ਖਿੜ ਕੇ ਇਹਨਾਂ ਨੂੰ ਵਸਾਉਣ ਦੀ ਜਿਹੜੀ ਮਹਾਰਾਜ ਦੇ ਹਿਰਦੇ ਅੰਦਰ ਲਾਲਸਾ ਸੀ ਚਾਹਨਾ ਸੀ ਖਾਹਸ਼ ਸੀ ਇੱਛਾ ਹੈ ਸੀ। ਸੁਰਤਨ ਬੀਜ ਤੇ ਅੰਕੁਰ ਭਇਓ ਮਹਾਜੁਦ। ਉਸ ਇੱਛਾ ਕਰਕੇ ਜਿਹੜੀ ਸੂਰਮਤ ਆਈ ਆਪ ਜੀ ਦੇ ਅੰਦਰ ਆਈ ਉਹ ਜਿਹੜੀ ਸੂਰਮਤ ਆਈ ਉਹੀ ਇਹ ਕਹਿੰਦੇ ਇੱਕ ਬੀਜ ਹੈ। ਇਹ ਸੁਰਮਤਾਈ ਬੀਜ ਤੋਂ ਅੱਗੇ ਕਹਿੰਦੇ ਜਿਹੜੇ ਮਹਾਨ ਜੰਗਯੁੱਧ ਗੁਰੂ ਕਲਗੀਧਰ ਜੀ ਨੇ ਅਨੰਦਪੁਰ ਸਾਹਿਬ ਚਮਕੌਰ ਸਾਹਿਬ ਮੁਕਤਸਰ ਕੀਤੇ ਇੱਕ ਮਾਨੋ ਕਹਿੰਦੇ ਇਹ ਸੁਰਮਤਾਈ ਬੀਜ ਤੋਂ ਅੰਕੁਰ ਪੈਦਾ ਹੋਇਆ ਇਹ ਤੋਂ ਇਹ ਬੀਜ ਪੁੰਗਰਿਆ ਹੈ। ਅੰਮ੍ਰਿਤ ਕੋ ਦੇਨ ਤੁਚਾ ਵਿਦਤ ਨਿਰਾਸਲਾ। ਨਿਰਾਲਸਾ ਕਾ ਹੈ ਅੰਮ੍ਰਿਤ ਕੋ ਦੇਨ ਤੁਚਾ ਬਿਰਦ ਨਿਰਾਲਸਾ। ਇਸ ਤਰ੍ਹਾਂ ਕਹਿੰਦੇ ਜਿਹੜਾ ਗੁਰੂ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਦੇਣਾ ਕੀਤਾ ਛਕਾਉਣਾ ਕੀਤਾ ਇਹ ਮਾਨੋ ਜਿਹੜਾ ਇਹ ਕਲ ਬਿਰਸ਼ ਹੈ ਨਾ ਇਹਦੀ ਤੁਚਾ ਉੱਪਰਲੀ ਛਿੱਲ ਹੈ ਉਹ ਪਹਿਲਾਂ ਬੀਜ ਤੋਂ ਅੰਕੁਰ ਫੁੱਟਦਾ ਹੈ ਅਤੇ ਅੰਕੁਰ ਦੇ ਉੱਪਰ ਛਿੱਲ ਹੁੰਦੀ ਹੈ। ਜਿੰਨੇ ਵੀ ਦਰਖਤ ਹੈ ਸਾਰਿਆਂ ਦੇ ਇਰਦ ਗਿਰਦ ਤੁਸੀਂ ਦੇਖੋ ਉਹ ਛਿੱਲ ਹੁੰਦੀ ਜਿਵੇਂ ਸਾਡੇ ਸਰੀਰ ਦੇ ਇਰਦ ਗਿਰਦ ਸਾਰੇ ਹੱਡ ਚੰਮ ਦੇ ਮਾਸ ਭਲੇਟਿਆ ਹੈ ਸਾਡੀ ਚਮੜੀ ਹੈ ਉਧਰ ਬਿਰਸ਼ਾਂ ਦੀ ਜਿਹੜੀ ਛਿੱਲ ਆ ਉਹੀ ਚਮੜੀ ਹੈ। ਇਸ ਕਰਕੇ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਨੇ ਕੇਸਗੜ੍ਹ ਸਾਹਿਬ ਵਾਲੀ ਜਗ੍ਹਾ ਇਹਨਾਂ ਨੂੰ ਅੰਮ੍ਰਿਤ ਛਕਾਇਆ ਹੈ ਇਹ ਮਾਨੋ ਕਹਿੰਦੇ ਇਹ ਬੀਜ ਦੀ ਅੰਕੁਰ ਦੀ ਅੱਗੇ ਜਿਹੜੀ ਤੁਚਾ ਹੈ ਚਮੜੀ ਹੈ ਇਹ ਛਿੱਲ ਹੈ ਜੋ ਬਿਰਦਤ ਨਿਰਾਲਸਾ ਬੜੀ ਛੇਤੀ ਕਹਿੰਦੇ ਵੱਧ ਫੁੱਲ ਰਹੀ ਹੈ। ਇੱਕ ਹੁੰਦਾ ਆਲਸ ਕਰਨੀ ਉਹ ਥੋੜ੍ਹੀ ਥੋੜ੍ਹੀ ਢਿੱਲੇ ਜੇ ਕਰਨਾ ਇੱਕ ਬਿਨਾਂ ਆਲਸ ਤੋਂ ਕਰਨਾ ਫੁਰਤੀ ਨਾਲ ਕਰਨਾ ਛੇਤੀ ਕਰਨਾ ਇਹ ਮਾਨੋ ਬੜੀ ਛੇਤੀ ਕਹਿੰਦੇ ਜਿਹੜੀ ਛਿੱਲ ਵਧੀ ਹੈ। ਸਦ ਗੁਣ ਦਲ ਤੇ ਸਦਲ ਭਏ ਭੂਪ ਡਾਲ। ਜਿਹੜੇ ਦੈਵੀ ਗੁਣ ਹੈ ਇਹੀ ਕਲਪਰੂ ਬਿਰਸ਼ ਨੂੰ ਕਹਿੰਦੇ ਪੱਤਰੇ ਲੱਗ ਗਏ ਦਲ ਹੋ ਗਏ ਪੱਤਰੇ ਹੋ ਗਏ ਤੇ ਸਦਲ ਭਏ ਭੂਪ ਡਾਲ ਤੇ ਜਿਹੜੇ ਕਹਿੰਦੇ ਉਹ ਰਾਜੇ ਮਹਾਰਾਜੇ ਦਲਾਂ ਸਹਿਤ ਹੋਏ ਦਲਾਂ ਦੇ ਸਹਿਤ ਫੌਜਾਂ ਸਹਿਤ ਰਾਜੇ ਮਹਾਰਾਜੇ ਹੋਏ ਇਹ ਮਾਨਵ ਕਲ ਬਿਰਸ਼ੂ ਖਾਲਸੇ ਨੂੰ ਡਾਲੇ ਜਿਹੜੇ ਅਟਾਣੇ ਲੱਗੇ ਪਠਾਣੇ ਭਰੇ ਭਜਨ ਕੁਸਮ ਫਲ ਗਿਆਨ ਤਤ ਕਾਲਸਾ ਜਿਹੜਾ ਖਾਲਸਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਆਦਿਕ ਦੀ ਕਿਰਿਆ ਤੋਂ ਬਾਅਦ ਆਪਣੀ ਸਾਰੀ ਵਸਤਰ ਆਦਿਕ ਦੀ ਪਹਿਨ ਕਰਕੇ ਫਿਰ ਭਜਨ ਬੰਦਗੀ ਕਰਦਾ ਸਿਮਰਨ ਕਰਦਾ ਨਿਤਨੇਮ ਕਰਦਾ ਇਹ ਮਨ ਉਹਨੂੰ ਫੁੱਲ ਲੱਗ ਗਏ ਅਤੇ ਜਦੋਂ ਇਹ ਭਜਨ ਕਰੇ ਉਹਨੂੰ ਬੜੀ ਛੇਤੀ ਗਿਆਨ ਹੋਈ ਜਾਣਾ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਇਹ ਭਜਨ ਸਿਮਰਨ ਕਰਨਾ ਇਹ ਕਲ ਬਿਰਸ਼ੂ ਖਾਲਸੇ ਨੂੰ ਸੋਹਣੇ ਫੁੱਲ ਪੈ ਗਏ ਅਤੇ ਜਿਸ ਕਰਕੇ ਗਿਆਨ ਰੂਪੀ ਬੜਾ ਛੇਤੀ ਫਲ ਲੱਗ ਗਿਆ ਫਲ ਪੈ ਗਿਆ। ਪਰ ਮਤ ਕਾਲਸਾ ਦਰਿਦਰ ਖਲ ਦਾਲਸਾ ਪਰਮਤ ਖਾਲਸਾ ਇਸ ਤਰ੍ਹਾਂ ਜਿਹੜਾ ਗੁਰੂ ਖਾਲਸਾ ਰੂਪੀ ਜਿਹੜਾ ਕਲਪ ਬਿਰਸ਼ ਹੈ ਜਿਹੜੇ ਪਰਾਏ ਮਤ ਹੈ ਜਾਣੀ ਪਰਮੇਸ਼ੁਰ ਤੋਂ ਬੇਮੁਖ ਕਰਨ ਵਾਲੇ ਜਿਹੜੇ ਮਤ ਉਹਨਾਂ ਲਈ ਇਹ ਕਾਲ ਰੂਪ ਹੋਇਆ। ਜਿਹੜਾ ਦਰਿਦਰ ਹੈ ਅਤੇ ਦੁਸ਼ਟ ਉਹਨਾਂ ਨੂੰ ਕਹਿੰਦੇ ਇਹ ਦਾਲਸਾ ਦਲ ਦੇਣ ਵਾਲਾ ਹੋਇਆ ਹੈ। ਪ੍ਰਤਾਪ ਰਿਪ ਖਾਲਸਾ ਕਲਪ ਤਾਰ ਖਾਲਸਾ ਜਿਹੜੇ ਵੈਰੀ ਹਨ ਗੁਰੂ ਘਰ ਦੇ ਉਹਨਾਂ ਦੇ ਤੇਜ ਪ੍ਰਤਾਪ ਨੂੰ ਇਹ ਖਾਲਸਾ ਨਾਸ ਕਰਨ ਵਾਲਾ ਹੋਇਆ ਹੈ। ਇਸ ਤਰ੍ਹਾਂ ਗੁਰੂ ਕਲਗੀਧਰ ਜੀ ਦਾ ਜਿਹੜਾ ਖਾਲਸਾ ਪੰਥ ਹੈ ਉਹ ਕਲ ਬਿਰਸ਼ ਵਾਂਗ ਹੋਇਆ ਇਹ ਸੰਸਾਰ ਦੇ ਸੰਸਾਰ ਰੂਪੀ ਘਰ ਦੇ ਵਿੱਚ। ਕਬਿਤ ਪੜੇ ਸੇ ਪਠਾਨ ਹੋ ਵੇਖਿਆ ਕਰ ਮਾੜਾ ਜਿਹਾ ਪੜੇ ਨੀ ਪਾੜੇ ਹੈ ਪਾੜੇ ਸੇ ਪਠਾਨ ਹੋਤ ਸਸੇ ਸੂਬੇ ਊਕ ਸੇ ਨਾ। ਹਾਂ ਇਹ ਕਹਿੰਦੇ ਜਿਹੜੇ ਖਾਲਸੇ ਪੰਥ ਦਾ ਹੁਣ ਤੇਜ ਪ੍ਰਤਾਪ ਦਾ ਅਲੰਕਾਰ ਬਣ ਰੂਪਕ ਬਣ ਰਹੇ ਅਤੇ ਜਿਹੜਾ ਗੁਰੂ ਖਾਲਸਾ ਹੈ ਉਹ ਸ਼ੇਰ ਰੂਪ ਹੈ। ਆਹੋ ਕਹਿੰਦੇ ਜਿੰਨਾ ਚਿਰ ਆ ਖਾਲਸਾ ਸ਼ੇਰ ਰੂਪ ਇਹਨਾਂ ਨੂੰ ਕਹਿੰਦੇ ਖਾ ਨਹੀਂ ਨਾ ਜਾਂਦਾ ਉਹਨਾਂ ਚਿਰ ਵੱਧਦੇ ਫੁੱਲਦੇ ਹੈ। ਪਾੜੇ ਸੇ ਪਠਾਨ ਹੋਰ ਸਸੇ ਸੂਬੇ ਉਹ ਕਿਸੇ ਨਾ ਜਿਹੜੇ ਪਾੜਿਆਂ ਵਰਗੇ ਪਠਾਨ ਹੈ ਇਹ ਹਰਨਾਂ ਦੀਆਂ ਕਿਸਮਾਂ ਹੈ। ਕਿਸੇ ਨੂੰ ਹੀਰਾ ਹਰਨ ਕਿਹਾ ਜਾਂਦਾ ਹੈ ਕਿਸੇ ਨੂੰ ਪਾੜਾ ਕਿਹਾ ਜਾਂਦਾ ਹੈ ਕਿਸੇ ਨੂੰ ਕੁਰੰਗ ਕਿਹਾ ਜਾਂਦਾ ਹੈ। ਜਿਹਦੇ ਪਿੱਠ 'ਤੇ ਚਿੱਟੀਆਂ ਜਿਹੀਆਂ ਲੀਹਾਂ ਹੋਣ ਚਿੱਟੀਆਂ ਜਿਹੀਆਂ ਧਾਰੀਆਂ ਹੋਣ ਉਹਨੂੰ ਪਾੜਾ ਕਿਹਾ ਜਾਂਦਾ ਹੈ ਅਤੇ ਜਿਹਦੇ ਪਿੱਠ 'ਤੇ ਅਤੇ ਬਾਕੀ ਸਰੀਰ 'ਤੇ ਜ਼ਿਆਦਾ ਲਾਲ ਜੀਅਨ ਹੋਵੇ ਬਦਾਮੀ ਜੇ ਰੰਗ ਦਾ ਹਰਨ ਹੋਵੇ ਉਹਨੂੰ ਕੁਰੰਗ ਕਿਹਾ ਜਾਂਦਾ ਹੈ। ਜਿਹਦੀ ਧੁਨੀ ਦੇ ਵਿੱਚੋਂ ਆ ਜਿਹੜੀ ਕਸਤੂਰੀ ਨਿਕਲਦੀ ਹੈ ਕਸਤੂਰੀ ਦਾ ਨਾਪਾ ਹੁੰਦਾ ਉਹਨੂੰ ਹੀਰਾ ਹਰਨ ਕਿਹਾ ਜਾਂਦਾ ਹੈ। ਇਸ ਕਰਕੇ ਕਹਿੰਦੇ ਵੀ ਜਿਹੜੇ ਪਾੜੇ ਸੇ ਪਠਾਨ ਸੀ ਨਾ ਜਾਣੀ ਚਿੱਟੀਆਂ ਜਿਹੀਆਂ ਧਾਰੀਆਂ ਵਾਲੇ ਚਿੱਟੇ ਜਿਹੇ ਬੜੇ ਸੁਥਣੇ ਜਿਹੇ ਪਾ ਕੇ ਦਿਖਾਉਂਦੇ ਸੀ ਉਹ ਧਾਰੀਆਂ ਵਾਲੇ ਕਹਿੰਦੇ ਉਹ ਪਠਾਨ ਸੀ। ਉਹ ਵੀ ਕਹਿੰਦੇ ਜਦੋਂ ਖਾਲਸਾ ਕਹਿੰਦੇ ਗਜਿਆ ਇਹਨਾਂ ਨੂੰ ਖਾ ਗਿਆ ਖਤਮ ਕਰ ਦਿੱਤਾ ਸਸੇ ਸੂਬੇ ਉਕਸੇ ਨਾ। ਜਿਹੜੇ ਥਾਂ ਥਾਂ ਦੇ ਸੂਬੇ ਸੀ ਨਾ ਮੁਸਲਮਾਨਾਂ ਦੇ ਰਾਜਿਆਂ ਚੱਕਰਵਰਤੀਆਂ ਦੇ ਉਹ ਸਹਿਆਂ ਵਰਗੇ ਹੈ ਉਹ ਵੀ ਕਹਿੰਦੇ ਉਕਸੇ ਨਹੀਂ ਉਹਨਾਂ ਨੇ ਤਾਂ ਨੂੰ ਮੂੰਹ ਨਹੀਂ ਚੁੱਕਿਆ ਹੈ। ਕਾਬਲੀ ਕੁਰੰਗ ਆਗੈ ਠਹਿਰ ਸਕਾ ਨਹੀਂ। ਜਿਹੜੇ ਸਹਿਆਂ ਵਰਗੇ ਸੂਬੇ ਹੈ ਉਹ ਵੀ ਕਹਿੰਦੇ ਤਾਂ ਨੂੰ ਮੂੰਹ ਨਹੀਂ ਚੁੱਕ ਸਕ ਵੇਖਦੇ ਖਾਲਸਾ ਰੂਪੀ ਸ਼ੇਰ ਨੂੰ ਵੇਖਦੇ ਵੀ ਖਾ ਜਾਊਗਾ। ਕਾਬਲੀ ਕੁਰੰਗ ਆਗੈ ਠਹਿਰ ਸਕਾ ਨਹੀਂ ਖਾਲਸਾ ਰੂਪੀ ਸ਼ੇਰ ਦੇ ਅੱਗੇ ਜਿਹੜੇ ਕਾਬਲੀ ਲੋਕ ਹੈ ਜਾਣੀ ਆ ਅਫਗਾਨਿਸਤਾਨ ਦੇ ਵੱਲ ਦੇ ਲੋਕ ਹੈ ਤੁਰਕਿਸਤਾਨ ਅਫਗਾਨਿਸਤਾਨ ਪਾਕਿਸਤਾਨ ਜਿਵੇਂ ਐਡੋਡੀਏ ਥੋੜ੍ਹਾ ਜਿਹਾ ਹੈ ਨਾ ਫਰਕ। ਇਸ ਤਰ੍ਹਾਂ ਕਾਬਲ ਦੀ ਤਰਫ ਦੇ ਜਿਹੜੇ ਅਫਗਾਨੀ ਲੋਕ ਹੈ ਉਹ ਵੀ ਕਹਿੰਦੇ ਹਰਨਾ ਵਰਗੇ ਖਾਲਸੇ ਰੂਪ ਸ਼ੇਰ ਦੇ ਅੱਗੇ ਠਹਿਰ ਨਹੀਂ ਸਕਦੇ, ਟਿਕ ਨਹੀਂ ਸਕਦੇ ਹਨ। ਰੋਜ ਰਾਜਪੂਤ ਹੈ ਚੰਖਾੜ ਸੇ ਮਲੇਸ਼ ਬਹੁ, ਜਿੰਨੇ ਬਾਈ ਧਾਰ ਦੇ ਰਾਜੇ ਰਾਜਪੂਤ ਹੈ ਉਹ ਰੋਜਾਂ ਵਰਗੇ। ਇੱਕ ਜੰਗਲ ਦੇ ਵਿੱਚ ਗਊ ਹੁੰਦੀ ਹੈ ਨੀਲੇ ਜੇ ਰੰਗ ਦੀ, ਉਹਨੂੰ ਨੀਲ ਗਊ ਵੀ ਕਹਿ ਦਿੰਦੇ ਹੈ, ਅਤੇ ਜੰਗਲੀ ਗਊ ਵੀ ਹੈ। ਪਿਛਲੇ ਸਮਿਆਂ ਵਿੱਚ ਜਦੋਂ ਜੇ ਮੁਰੰਬਾਬੰਦੀ ਨਹੀਂ ਹੋਈ ਸੀ, ਇੱਧਰ ਵੀ ਅਸੀਂ ਇਹ ਨੀਲ ਗੂੰਗਾਂ ਫਿਰਦੀਆਂ ਦੇਖੀਆਂ ਜਾਂਦੀਆਂ ਸੀ। ਬਾਰਾਂ ਸਿੰਘ ਹਰਨ ਹੁਰਨ ਇੱਥੇ ਸਾਰੇ ਛਾਲਾਂ ਮਾਰਦੇ ਫਿਰਦੇ ਹੁੰਦੇ ਸੀ। ਜਦੋਂ ਮੁਰੰਬਾਬੰਦੀ ਜੀ ਹੋ ਗਈ, ਬਸ ਦਰਖਤ ਰੂਪ ਦੇ ਲੋਕਾਂ ਨੇ ਪੱਟ ਪੁੱਟ ਦਿੱਤੇ, ਬਸ ਸਾਰੇ ਹੀ ਖਤਮ। ਕਿਉਂਕਿ ਸਾਰੀ ਜਿਹੜੀ ਧਰਤੀ ਹੈ ਬਹਿਕ ਹੋ ਗਈ। ਪਹਿਲਾਂ ਐਸਾ ਸੀ ਵੀ ਇਹ ਝਾੜ ਝੂੜ ਜੇ ਇੱਧਰ ਦਰਖਤ ਬਹੁਤ ਹੁੰਦੇ ਸੀ। ਮਹਾਤਮਾ ਨੇ ਸਾਰਾ ਕੁਛ ਦੇਖਿਆ ਆਪਣੇ ਅੱਖਾਂ ਨਾਲ, ਇੱਥੇ ਹੀ ਛੋਟੀ ਉਮਰ ਵਿੱਚ ਰੋਜ਼ ਵੀ ਫਿਰਦੇ ਹੁੰਦੇ, ਹਰਨ ਵੀ ਫਿਰਦੇ, ਬਾਰਾਂ ਸਿੰਘ ਵੀ ਫਿਰਦੇ, ਅਤੇ ਬਾਕੀ ਗਿੱਦੜ ਗੁੱਦੜ ਤਾਂ ਹਰ ਪਾਸੇ ਰਾਤ ਨੂੰ ਚੁੱਕਾ ਚੁੱਕਾ ਮਾਰਦੇ ਹੁੰਦੇ ਸੀ। ਇਸ ਕਰਕੇ ਕਹਿੰਦੇ ਜਿਹੜੇ ਰਾਜਪੂਤ ਰਾਜੇ ਉਹ ਰੋਜ਼ਾਂ ਵਰਗੇ, ਜਿਹੜੇ ਮਲੇਸ਼ ਭੈੜੇ ਸਨ ਉਹ ਜਿਹੜੇ ਗਾੜਕੀ ਬਾਰਾਂ ਸਿੰਘਿਆਂ ਵਰਗੇ ਸਨ। ਜਿਵੇਂ ਬਾਰਾਂ ਸਿੰਘ ਬਾਰਾਂ ਬਾਰਾਂ ਸਿੰਘ, ਇੱਕ ਇੱਕ ਸਿੰਘ ਅਤੇ ਹੋਰ ਸਿੰਘ ਫੁੱਟੇ ਹੁੰਦੇ ਉਹਨਾਂ ਦੇ, ਅਤੇ ਉਹਨਾਂ ਨੂੰ ਚਿਖਾੜ ਵੀ ਕਹਿੰਦੇ। ਜਿਵੇਂ ਉਹ ਝਾੜ ਜਿਹਾ ਹੁੰਦਾ, ਉਹਨੇ ਬਹੁਤੇ ਇੱਧਰ ਉੱਧਰ ਨਿੱਕੇ ਨਿੱਕੇ ਟਾਹਣੀ ਟਾਹਣੀਆਂ ਪੱਤੇ ਲੱਗੇ ਹੁੰਦੇ। ਇਸ ਤਰ੍ਹਾਂ ਸਿੰਘ ਦੇ ਉੱਪਰ ਹੋਰ ਸਿੰਘ ਹੁੰਦੇ ਹੈ, ਬਹੁਤ ਦੂਰ ਲੰਮੇ ਸਾਰੇ ਹੁੰਦੇ ਹੈ। ਕਈ ਵਾਰੀ ਉਹ ਜਿਹੜੇ ਬਾਰਾਂ ਸਿੰਘ ਦੇ ਸਿੰਘ ਸੱਤ ਸੱਤ ਅੱਠ ਅੱਠ ਫੁੱਟ ਵੀ ਲੰਬਾਈ ਚਲੇ ਜਾਂਦੇ। ਆਮ ਤਿੰਨ ਚਾਰ ਫੁੱਟ ਤਾਂ ਸਹਿਜੇ ਹੀ ਬਾਰਾਂ ਸਿੰਘਾਂ ਦੇ ਸਿੰਘ ਜੇ ਹੁੰਦੇ ਹੈ। ਜਿੰਨੇ ਵੈਦ ਲੋਕ ਹੈ ਬਾਰਾਂ ਸਿੰਘ ਨੂੰ ਇਸ ਤਰ੍ਹਾਂ ਥੋੜ੍ਹਾ ਜਿਹਾ ਚੀਰ ਚੂਰ ਕੇ, ਅਤੇ ਉਹਦੇ ਵਿੱਚ ਫਿਰ ਕੁਆਰ ਕੂਰ ਜਿਹਾ ਪਾ ਕੇ, ਕੋਈ ਜਿਹਾ ਫਟਕਰੀ ਅਤੇ ਸੁਹਾਗਾ ਜਿਹਾ ਪਾ ਕੇ, ਫਿਰ ਪਾਥੀਆਂ ਦਾ ਰੱਖ ਕੇ ਉਹਨੂੰ ਢੇਰ ਜਿਹਾ ਲਾ ਦਿੰਦੇ ਹੈ, ਅਤੇ ਅੱਗ ਲਾ ਦਿੰਦੇ ਹੈ, ਅਤੇ ਫਿਰ ਬਹੁਤ ਇਹ ਗਰਮ ਹੁੰਦਾ ਬਾਰਾਂ ਸਿੰਘ ਦਾ ਸਿੰਘ। ਮਾੜਾ ਜਿਹਾ ਤੁਸੀਂ ਦੇ ਦਿਓ, ਜਿਹਨੂੰ ਨਵੀਨਾ ਬੈਠ ਹੋਇਆ ਪਿਆ ਨਾ, ਉੱਠਦਾ ਹੀ ਨਹੀਂ, ਬੋਲਦਾ ਹੀ ਨਹੀਂ ਹੈ, ਝੱਟ ਹੀ ਉੱਠ ਕੇ ਬਹਿ ਜਾਂਦਾ ਹੈ। ਐਸਾ ਇਹ ਗਰਮ ਹੈ ਜਾਣੀ ਇਹਦਾ ਸਿੰਘ ਜਾਂ। ਸਭ ਤੋਂ ਜਿਹੜਾ ਇਹ ਜਾਂਗਲੀ ਜਾਨਵਰ ਹੈ, ਜੇ ਕੋਈ ਗਰਮ ਹੈਗਾ ਹੈ ਤਾਂ ਬਾਰਾਂ ਸਿੰਘ ਹੈ। ਇਹ ਸਿੰਘ ਦਾ ਹੀ ਵੇਖ ਲਓ ਇੰਨਾ ਗਰਮ ਹੈ, ਬਾਕੀ ਤਾਂ ਸਰੀਰ ਦੀ ਕੀ ਕਹਿਣਾ ਹੈ। ਇਸ ਕਰਕੇ ਇੱਥੇ ਕਹਿ ਰਿਹਾ ਵੀ ਜਿਹੜੇ ਰਾਜਪੂਤ ਸੀ ਨਾ, ਉਹ ਬਾਰਾਂ ਸਿੰਘਾਂ ਵਰਗੇ ਜਿਹੜੇ ਬੜੇ ਗਰਮ ਸੀ, ਕਹਿੰਦੇ ਕੇਸਰੀ ਚੰਦ ਵਰਗੇ ਭੌਂਕਦੇ ਸੀ, ਕਹਿੰਦੇ ਅਸੀਂ ਐਂ ਕਰ ਦਿਆਂਗੇ, ਕਿਲੇ ਤੋੜ ਦਿਆਂਗੇ। ਅਮਰੇਸ਼ ਜੀ ਅਤੇ ਸਾਰੇ ਬਾਰਾਂ ਸਿੰਘਾਂ ਵਰਗੇ ਰਾਜਪੂਤ ਕਿਧਰੇ ਭੱਜ ਗਏ। ਵਿਚਰੇ ਬਰਾਹ ਜਿਉਂ ਬਿਲੋਚ ਕਿਉਂ ਸਕੈ ਨਹੀਂ। ਆ ਜਿਹੜੇ ਰਾਜਪੂਤ ਸੀ ਉਹ ਤਾਂ ਰੋਜ਼ਾਂ ਵਰਗੇ ਸੀ, ਅਤੇ ਜਿਹੜੇ ਬਹੁਤੇ ਮਿਲੇ ਸੀ ਇਹ ਕਹਿੰਦੇ ਬਰਾਹਾਂ ਵਰਗੇ ਸੂਰਾਂ ਵਰਗੇ ਸੀ। ਜਿਹੜੇ ਫਿਰਦੇ ਸਨ ਵਿਚਰਦੇ ਸਨ ਉਹ ਕਹਿੰਦੇ ਹੁਣ ਖਾਲਸੇ ਨੂੰ ਵੱਲੀ ਤੱਕਦੇ ਨਹੀਂ ਹਨ। ਮੁਗਲ ਮਤੰਗ ਮਾਰ ਗਾਜਤ ਸੰਤੋਖ ਸਿੰਘ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਖਾਲਸਾ ਰੂਪੀ ਜਿਹੜਾ ਸ਼ੇਰ ਹੈ ਨਾ, ਉਹ ਮੁਗਲਾਂ ਰੂਪੀ ਹਾਥੀਆਂ ਨੂੰ ਮਾਰਦਾ ਹੋਇਆ ਗੱਜਦਾ ਇੱਧਰ ਉੱਧਰ ਸੰਸਾਰ ਰੂਪੀ ਵਣ ਵਿੱਚ। ਸੱਯਦ ਸਿਆਲ ਹੈ ਸਮੁੱਖ ਸੋ ਤਕਾ ਨਹੀਂ। ਜਿਹੜੇ ਮੁਸਲਮਾਨਾਂ ਵਿੱਚੋਂ ਸੱਯਦ ਜਾਤੀ ਜੇ ਮੁਸਲਮਾਨ ਹੈ, ਉਹ ਤਾਂ ਗਿੱਦੜਾਂ ਉਹ ਤਾਂ ਖਾਲਸਾ ਰੂਪੀ ਸ਼ੇਰ ਦੇ ਸਾਹਮਣੇ ਕਦੇ ਤੱਕਦੇ ਹੀ ਨਹੀਂ, ਝਾਕਦੇ ਹੀ ਨਹੀਂ, ਵੇਖਦੇ ਹੀ ਨਹੀਂ ਹਨ। ਤੁਰਕਨ ਤੇਜ ਤਾਮਾ ਤਾ ਲੱਗ ਤਰੋ ਹੀ ਤਰੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਐ ਸਰੋਤਾ ਜਨੋ, ਮੁਸਲਮਾਨਾਂ ਦਾ ਜਿਹੜਾ ਤੇਜ ਰੂਪੀ ਤੇਜ ਪ੍ਰਤਾਪ ਰੂਪੀ ਤਾਮਾ ਹੈ, ਜਿਹੜੀ ਮਾਸ ਦੀ ਬੋਟੀ ਜੀ ਹੈ, ਉਹਨੂੰ ਜਿਹੜੀ ਬਾਜ ਨੂੰ ਖੁਆਈ ਜਾਂਦੀ ਹੈ, ਸ਼ਿਕਾਰੀਆਂ ਨੂੰ ਸ਼ਿਕਾਰ ਕਰਨ ਵਾਲਿਆਂ ਨੂੰ ਮਾਸਤੀ ਬੋਟੀ ਦਿੱਤੀ ਜਾਂਦੀ, ਉਹਨੂੰ ਸ਼ਿਕਾਰੀ ਲੋਕ ਤਾਮਾ ਕਹਿੰਦੇ। ਸਿੱਧਾ ਵੀ ਮਾਸ ਦੀ ਬੋਟੀ, ਇਹ ਜਿਹੜਾ ਤੁਰਕਾਂ ਦਾ ਤੇਜ ਪ੍ਰਤਾਪ ਵੀ ਕਹਿੰਦੇ ਮਾਸ ਦੀ ਬੋਟੀ ਹੈ। ਤੇਜ ਤਾਮਾ ਤੋਂ ਅਲੱਗ ਤਰੋਈ ਤਰ੍ਹਾਂ ਹੈ, ਕਹਿੰਦੇ ਉਹਨਾਂ ਚਿਰ ਤਰਬ ਤਰ ਦਿਸਦਾ ਹੈ, ਯਾਨੀ ਇਹ ਵੱਧਦਾ ਫੁੱਲਦਾ ਦਿਸਦਾ ਹੈ। ਭਾਵੇ ਜਿਹੜਾ ਤੁਰਕਾਂ ਦਾ ਤੇਜ ਪ੍ਰਤਾਪ ਹੈ ਇਹ ਸਹੀ ਸਲਾਮਤ ਦਿਸਦਾ, ਤਾਮੇ ਦੀ ਬੋਟੀ ਮਾਸ ਦੀ ਬੋਟੀ ਵਾਂਗ। ਖਾਲਸਾ ਸਰੂਪ ਸਿੰਘ ਜੋ ਲੱਗ ਛਕਾ ਨਹੀਂ, ਇਹਨਾਂ ਚ ਕਹਿੰਦੇ ਜਿਹੜਾ ਖਾਲਸਾ ਇਹ ਸ਼ੇਰ ਸਰੂਪ, ਇਹਨੂੰ ਛਕ ਨਹੀਂ ਜਾਂਦਾ ਹੈ, ਭਖਸ਼ਣ ਨਹੀਂ ਕਰ ਜਾਂਦਾ, ਉਹਨਾਂ ਚਿਰ ਇਹ ਸਾਰੇ ਕਹਿੰਦੇ ਪਠਾਨ ਦਿਸਦੇ, ਹਰਨਾਂ ਵਰਗੇ ਸਹਿਆਂ ਵਰਗੇ ਸੂਬੇ ਹੈ, ਕਾਬਲੀ ਅਫਗਾਨੀ ਲੋਕ ਹਰਨਾਂ ਵਰਗੇ ਹੈ, ਰੋਜਾਂ ਵਰਗੇ ਰਾਜਪੂਤ ਹੈ, ਮਲੇਸ਼ੀਆ ਬਹੁਤੇ ਕਹਿੰਦੇ ਬਾਰਾਂ ਸਿੰਘੀਆਂ ਵਰਗੇ, ਅਬਰਾਹਾਂ ਵਰਗੇ ਬਲੋਚ ਹਨ, ਇਸ ਤਰ੍ਹਾਂ ਮੁਗਲਾਂ ਵਰਗੇ ਹਾਥੀ ਹਨ, ਗਿੱਦੜਾਂ ਵਰਗੇ ਸਜਦ ਹਨ, ਅਤੇ ਉਨਾ ਚਿਰ ਹੀ ਕਹਿੰਦੇ ਮਾਸਤੀ ਬੋਟੀ ਵਾਂਗੂ ਹੈ ਸਹੀ ਸਲਾਮ ਦਿਸਦੇ, ਜਿੰਨਾ ਚਿਰ ਖਾਲਸਾ ਇਹਨਾਂ ਨੂੰ ਕਹਿੰਦੇ ਭਖਸ਼ਣ ਨਹੀਂ ਕਰ ਜਾਂਦਾ, ਇਹਨਾਂ ਨੂੰ ਮਾਰ ਨਹੀਂ ਮੁਕਾ ਦਿੰਦਾ ਹੈ। ਦੋਹਰਾ ਸਰਬ ਸਰੋਮਣ ਖਾਲਸਾ, ਇਸ ਕਰਕੇ ਸਾਰੇ ਜਿੰਨੇ ਦੁਨੀਆਂ ਭਰ ਦੇ ਪੰਚ ਪੰਸਰਾਨਾਂ ਵਿੱਚੋਂ ਕਹਿੰਦੇ ਜਿਹੜਾ ਖਾਲਸਾ ਹੈ ਕਹਿੰਦੇ ਸਰੋਮਣੀ ਹੈ। ਰਚਿਓ ਪੰਥ ਸੁਖਦਾਇ, ਇਹ ਜਿਹੜਾ ਗੁਰੂ ਕਲਗੀਧਰ ਜੀ ਨੇ ਖਾਲਸਾ ਪੰਥ ਰਚਿਆ ਹੈ, ਕਹਿੰਦੇ ਸੁਖ ਦੇਣ ਵਾਲਾ ਰਚਿਆ ਹੈ। ਇੱਕ ਬਿਨ ਗੰਦੇ ਧੂਮ ਤੇ, ਖਾਲਸੇ ਪੰਥ ਦੀ ਇੱਕ ਖੂਬੀ ਹੈ, ਬਾਕੀ ਜਿੰਨੇ ਪੰਥ ਹੈ ਕਹਿੰਦੇ ਉਹ ਧੂੰਆਂ ਪੀਂਦੇ ਨੇ, ਤੰਬਾਕੂ ਪੀਂਦੇ ਨੇ। ਇਹਦਾ ਤੁਸੀਂ ਜਿਹਦੇ ਕਿਤੇ ਕੁੰਭ ਤੂੰ ਲੱਗਾ ਹੋਵੇ ਨਾ, ਹਰਿਦੁਆਰ ਜਾਂ ਪ੍ਰਾਗਰਾਗ ਉਜੈਨ ਨਾਸਿਕ, ਇਹਨਾਂ ਕੁੰਭਾਂ 'ਤੇ ਕਿਤੇ ਜਾ ਕੇ ਲਿਖ ਲਓ, ਤਾਂ ਬਸ ਇਹ ਧੂੰਆਂ ਹੀ ਨਿਕਲਦਾ ਹੈ, ਇਹ ਤੰਬਾਕੂ ਹੀ ਪੀਂਦੇ ਨੇ, ਗੁੜ ਗੁੜ ਕਰਦੇ ਨੇ। ਇਹ ਇੱਕ ਖਾਲਸਾ ਪੰਥ ਹੈ ਜਿਹੜਾ ਕਹਿੰਦੇ ਗੰਦੇ ਧੂੰਏ ਤੋਂ ਬਗੈਰ ਇਹ ਨਹੀਂ ਕਿ ਤੰਬਾਕੂ ਪੀਂਦਾ ਹੈ, ਇਸ ਕਰਕੇ ਕਹਿੰਦੇ ਸਾਰੀਆਂ ਪੰਥਾਂ ਵਿੱਚੋਂ ਸੁੱਖ ਦੇਣ ਵਾਲਾ ਖਾਲਸਾ ਪੰਥ ਸਾਰਿਆਂ ਤੋਂ ਸ਼੍ਰੋਮਣੀ ਪੰਥ ਹੈ, ਕਿਉਂਕਿ ਗੰਦੇ ਧੂੰਏ ਪੀਣ ਤੋਂ ਬਗੈਰ ਜੱਗ ਮੈਂ ਅਧਿਕ ਸੁਹਾਇ, ਸੰਸਾਰ ਦੇ ਵਿੱਚ ਬੜਾ ਭਾਰੀ ਇਹ ਸੋਭਨੀਕ ਹੋ ਰਿਹਾ, ਚੜ੍ਹਦੀ ਕਲਾ ਵਿੱਚ ਦਿਸ ਰਿਹਾ। ਸੋਰਠਾ ਸ੍ਰੀ ਸਤਿਗੁਰ ਕੋ ਰੂਪ, ਜਿਹੜਾ ਖਾਲਸਾ ਪੰਥ ਹੈ ਨਾ, ਇਹ ਤਾਂ ਸਿਵਾਏ ਮਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਹੀ ਸਰੂਪ ਹੀ ਹੈ, ਜਿਵੇਂ ਆਪ ਵੀ ਮਹਾਰਾਜ ਨੇ ਕਿਹਾ ਖਾਲਸਾ ਮੇਰੂ ਰੂਪ ਹੈ, ਖਾਲਸ ਖਾਲਸੇ ਮੈਂ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੇ ਪ੍ਰਾਨ ਕੀ ਪ੍ਰਾਨ, ਹੋਏ ਸਤਿਗੁਰੂ ਦਾ ਸਰੂਪ ਹੈ ਖਾਲਸਾ। ਜਗ ਹੈ ਜੋਤ ਜਾਹਰ ਜਗਤ, ਇਸ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਜਿਹੜੀ ਜਾਰੀ ਜੋਤ ਹੈ ਇਹ ਸੰਸਾਰ ਦੇ ਵਿੱਚ ਜਗ ਰਹੀ ਹੈ ਖਾਲਸੇ ਅੰਦਰ। ਪੁੰਜ ਸੋ ਪੰਥ ਅਨੂਪ, ਇਸ ਕਰਕੇ ਜਿੰਨਾ ਸਮੁੱਚਾ ਇਹ ਖਾਲਸਾ ਪੰਥ ਉਪਮਾ ਤੋਂ ਰਹਿਤ ਹੈ, ਕਰ ਬੰਧਨ ਰਚਬੇ ਲਗਤ, ਇਸ ਖਾਲਸੇ ਪੰਥ ਨੂੰ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਸਰੂਪ ਹੈ ਉਹਨੂੰ ਵੀ ਮੈਂ ਨਵੇਂ ਸ਼ਿਕਾਰ ਕਰਕੇ ਅੱਗੇ ਕਹਿੰਦੇ ਜਿਹੜਾ ਇਤਿਹਾਸ ਹੈ ਉਹ ਰਚਨੇ ਲੱਗਦਾ ਹਾਂ, ਯਾਨੀ ਗੁਰੂ ਕਾ ਇਤਿਹਾਸ ਲਿਖਣੇ ਲੱਗਦਾ ਹਾਂ। ਇਤਿ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਇਤਿ ਹੋਇਆ ਸਮਾਪਤ ਹੋਇਆ ਸੰਪੂਰਨ ਹੋਇਆ ਸਵਾਏ ਮਾਨ, ਜੋ ਗੁਰੂ ਮਹਾਰਾਜ ਦਾ ਤੇਜ ਪ੍ਰਤਾਪ ਸੂਰਜ ਵਾਂਗ ਉਸਦਾ ਜਿਹੜਾ ਬੜੇ ਪੁਸਤਕ ਹੈ ਗ੍ਰੰਥ ਹੈ। ਪ੍ਰਥਮ ਰਾਸੇ ਮੰਗਲਾ ਚਰਨ ਵਰਨਨ, ਸੂਰਜ ਪ੍ਰਤਾਪ ਗ੍ਰੰਥ ਦੀ ਜੋ ਪਹਿਲੀ ਰਾਸ ਹੈ ਜਿਹਦੇ ਵਿੱਚ ਮੰਗਲਾ ਚਰਨ ਹਨ, ਗੁਰੂ ਮਹਾਰਾਜ ਦੇ ਮਹਿਮਾ ਦੇ ਮੰਗਲਾ ਚਰਨ ਹੈ, ਇਹ ਜਿਹੜਾ ਜਿਹਦਾ ਨਾਮ ਮੰਗਲਾ ਚਰਨ ਹੈ ਵਰਣਨ ਕੀਤਾ ਉਹਦਾ ਪਹਿਲਾ ਅੰਸੂ ਇੱਥੇ ਸਮਾਪਤ ਹੋਇਆ, ਨਾਮ ਪ੍ਰਥਮ ਅੰਸੂ ਆਏ ਹੋ ਗਿਆ, ਦੋਹਰ ਨਾਮ ਮੰਗਲਾ ਚਰਨ ਵਰਣਨ ਕੀਤਾ ਗਿਆ ਉਹਦਾ ਪਹਿਲਾ ਅੰਸੂ ਇੱਥੇ ਸਮਾਪਤ। ਪਹਿਲਾ ਜਿਵੇਂ ਸੂਰਜ ਦੀਆਂ ਕਿਰਨਾਂ ਹੁੰਦੀਆਂ ਹਨ, ਇਸੇ ਤਰ੍ਹਾਂ ਜਿਹੜੇ ਇਹਦੇ ਅਧਿਆਇ ਨੇ ਉਹਨਾਂ ਦਿੱਤਿਆਵਾਂ ਦਾ ਨਾਂ ਗੁਰੂ ਜੀ ਨੇ ਇੱਥੇ ਅੰਸੂ ਰੱਖਿਆ। ਇੱਕ ਇੱਕ ਪ੍ਰਸੰਗ ਜਿਹੜਾ ਇੱਕ ਇੱਕ ਕਿਰਨ ਵਾਂਗ ਇੱਕ ਇੱਕ ਅੰਸੂ ਵਾਂਗ ਹੈ। ਹੁਣ ਇੱਥੇ ਪਹਿਲੀ ਕਿਰਨ ਪੂਰੀ ਹੋ ਗਈ, ਪਹਿਲਾ ਪ੍ਰਸੰਗ ਪੂਰਾ ਹੋਇਆ ਮੰਗਲਾਂ ਦਾ। ਦੋਹਰਾ ਸ੍ਰੀ ਗੁਰੂ ਨਾਨਕ ਸੋ ਮਿਲਿਓ। ਹੁਣ ਅੱਗੇ ਕਵੀ ਜੀ ਇਤਿਹਾਸ ਪ੍ਰਾਰੰਭ ਕਰਨ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਦਾ ਥੋੜ੍ਹਾ ਬਹੁਤਾ ਜਿਹੜਾ ਜੀਵਨ ਲਿਖ ਰਹੇ ਹਨ। ਇਸ ਵਾਹੇ ਮਾਨ ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਬੁੱਢਾ ਸਾਹਿਬ ਜੀ ਮਿਲੇ ਬਾਲਕ ਰੂਪ ਸੁਜਾਨ। ਇਸ ਵੇਲੇ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਵਿਖੇ ਰਹਿੰਦੇ ਸਨ। ਇੱਕ ਵਾਰੀ ਬਾਹਰ ਬਾਹਰ ਜੰਗਲ ਵਿੱਚ ਇਕਾਂਤ ਵਿੱਚ ਬੈਠੇ ਸਨ। ਇਕੱਥੋ ਨੰਗਲ ਤੋਂ ਆ ਕੇ ਬਾਲਕ ਰੂਪ ਵਿੱਚ ਬਾਬਾ ਬੁੱਢਾ ਸਾਹਿਬ ਜੀ ਮਿਲੇ ਸਨ। ਕਿਰਪਾ ਪਾਏ ਤਤਕਾਲ ਹੀ। ਇਸ ਤਰ੍ਹਾਂ ਬਾਲਕ ਰੂਪ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਜੀ ਬਹੁਤ ਹੀ ਕਿਰਪਾ ਪਾ ਕੇ ਬੜੀ ਛੇਤੀ ਹੀ ਤਤਕਾਲ ਹੀ ਪ੍ਰਾਪਤ ਭਾ ਬ੍ਰਹਮ ਗਿਆਨ। ਇਹਨਾਂ ਨੂੰ ਬੜਾ ਭਾਰੀ ਜਿਹੜਾ ਬ੍ਰਹਮ ਦਾ ਗਿਆਨ ਉਹ ਪ੍ਰਾਪਤ ਹੋ ਗਿਆ, ਬ੍ਰਹਮ ਗਿਆਨੀ ਬਣ ਗਏ ਸਨ। ਸਮਾਧੀ ਲੱਗ ਗਈ ਸੀ। ਪਹਿਲੇ ਦਿਨ ਮਹਾਰਾਜ ਨੇ ਭਾਈ ਬਾਲਾ ਜੀ ਨੂੰ ਕਿਹਾ ਸੀ ਵੀ ਬੁਲਾ ਕੇ ਲਿਆਓ ਬੱਚੇ ਨੂੰ, ਇਹ ਬੱਕਰੀਆਂ ਚਾਰ ਰਹੇ ਸਨ, ਬੁਲਾ ਲਏ। ਅਤੇ ਮਹਾਰਾਜ ਨੇ ਪੁੱਛਿਆ ਵੀ ਤੇਰਾ ਨਾਮ ਕੀ ਹੈ, ਕਿਹੜਾ ਪਿੰਡ ਹੈ, ਇਹ ਜਿਹੜੀਆਂ ਬੱਕਰੀਆਂ ਤੂੰ ਆਪਣੀਆਂ ਚਾਰਦਾ ਕਿ ਹੋਰ ਦੂਸਰਿਆਂ ਦੀਆਂ ਵੀ ਹੈ। ਇਸ ਲਈ ਆਪਣਾ ਨਾਮ ਦੱਸ ਦਿੱਤਾ ਕਿ ਮੇਰਾ ਨਾਮ ਮਹਾਰਾ ਬੂੜਾ ਹੈ, ਕੱਥੂ ਨੰਗਲ ਨਗਰ ਆਪ ਜੀ ਦੇ ਇੱਥੇ ਨੇੜੇ ਹੀ ਹੈ। ਇਸ ਤਰ੍ਹਾਂ ਜਿਹੜੀਆਂ ਬੱਕਰੀਆਂ ਮਹਾਰਾ ਆਪਣੀਆਂ ਵੀ ਹੈ, ਕੁਝ ਬਗਾਨੀਆਂ ਵੀ ਹੈ। ਮਹਾਰਾ ਨੇ ਕਹਿੰਦੇ ਵੀ ਚੰਗਾ ਫਿਰ ਜਾ। ਫਿਰ ਇਸ ਨੇ ਸਵਾਲ ਕਰਤਾ, ਕਹਿੰਦੇ ਮਹਾਰਾ ਵੀ ਦੱਸ ਕੋਈ ਗੱਲਬਾਤ ਤਾਂ ਦੱਸੀ ਨਹੀਂ, ਕਾਹਦੇ ਵਾਸਤੇ ਬੁਲਾਇਆ ਸੀ? ਮਹਾਰਾ ਕਹਿੰਦੇ ਕੋਈ ਦੋਸਤਾਂ ਨਹੀਂ ਹੋ ਗਿਆ? ਕਹਿੰਦੇ ਨਹੀਂ ਮਹਾਰਾ। ਫਿਰ ਵੀ ਕਿੱਥੋਂ ਆਏ, ਪੁੱਛ ਪੁੱਛ ਕੇ ਕਰਤਾ, ਜਿਸ ਲਈ ਬੁਲਾਇਆ ਸੀ ਉਹ ਤਾਂ ਗੱਲ ਕਰੀ ਕਰਾਏ ਨਹੀਂ। ਗੁਰੂ ਮਹਾਰਾਜ ਕਹਿੰਦੇ ਬੁਲਾਉਣ ਚਲਾਉਣ ਨਾਲ ਆਪਣੇ ਬਗਾਨੇ ਦਾ ਪਤਾ ਚੱਲ ਜਾਂਦਾ ਹੈ, ਮਨੁੱਖ ਦੀ ਕਿਰਿਆ ਦਾ ਪਤਾ ਲੱਗ ਜਾਂਦਾ, ਸੁਭਾਅ ਦਾ ਪਤਾ ਲੱਗ ਜਾਂਦਾ ਵੀ ਮੁੱਖ 'ਤੇ ਬੋਲਿਆ ਤਾਂ ਕੱਢਿਆ ਵਿਚਾਰ। ਇਸ ਕਰਕੇ ਪਰ ਇਹਦੇ ਮਨ ਵਿੱਚ ਹੈ ਵੀ ਮਹਾਰਾਜ ਨੇ ਬੁਲਾਇਆ ਸੀ ਪਰ ਗੱਲ ਅਸੀਂ ਕੋਈ ਗੱਲ ਕਹੀ ਨਹੀਂ ਹੈ। ਪਰ ਉਹ ਤਾਂ ਮਹਾਰਾਜ ਨੇ ਬਸ ਦਰਸ਼ਨ ਦੇ ਕੇ ਹੀ ਬਸ ਉਹ ਜਿਵੇਂ ਉਹ ਦੁੱਧ ਦੇ ਵਿੱਚ ਜਾਗ ਲਾਈ ਦੀ ਹੈ, ਜਾਗ ਹੀ ਲਾਉਣੀ ਸੀ, ਲਾ ਤੀ। ਰਾਤ ਨੂੰ ਇਹਨੂੰ ਨੀਂਦ ਨਹੀਂ ਆਈ ਹੈ, ਤੜਕੇ ਉੱਠਿਆ ਅਤੇ ਮਾਂ ਪਿਓ ਨੇ ਜਿਹੜਾ ਉਹ ਮੱਖਣ ਜਿਹਾ ਰਿੜਕਿਆ ਹੋਇਆ ਚੁੱਕ ਕੇ ਦਹੀਂ ਜਾ ਸਭ ਕੁਛ ਮਹਾਰਾਜ ਦੀ ਹਜ਼ੂਰੀ ਵਿੱਚ ਆ ਗਿਆ। ਅਤੇ ਉਸ ਵੇਲੇ ਸਤਿਗੁਰੂ ਜੀ ਨੇ ਪੁੱਛਿਆ ਬੱਚੇ ਕੀ ਲਿਆ? ਕਹਿੰਦਾ ਮਹਾਰਾਜ ਮੱਖਣ ਛੱਕ ਕੇ ਲਿਆ, ਖਣ ਲੈ ਕੇ। ਮਹਾਰਾਜ ਕਹਿੰਦੇ ਮਾਂ ਪਿਓ ਨੂੰ ਪੁੱਛਿਆ ਦੱਸਿਆ ਨਹੀਂ ਹੋਣਾ, ਚੋਰੀ ਲਿਆਇਆ ਹੋਏਗਾ, ਇਸ ਕਰਕੇ ਵੀ ਇਹ ਨਹੀਂ ਅਸੀਂ ਛਕਣਾ ਹੈ, ਕਿਉਂਕਿ ਤੈਨੂੰ ਉਹ ਕੰਬਾਰਨ ਕੁੱਟਣਗੇ, ਇਹ ਲੈ ਜਾ ਵਾਪਸ। ਇਹ ਉੱਥੇ ਹੀ ਧਾਹਾਂ ਮਾਰ ਕੇ ਰੋਣ ਲੱਗ ਪਿਆ। ਮਹਾਰਾਜ ਕਹਿੰਦੇ ਵੀ ਤੈਨੂੰ ਗੱਲ ਤਾਂ ਚੰਗੀ ਕਹੀ, ਰੋਣਾ ਕਿਉਂ? ਕਹਿੰਦੇ ਮਹਾਰਾਜ ਤੁਸੀਂ ਐਸਾ ਮਾਰਿਆ ਹੈ ਇਹੋ ਜਿਹਾ ਕੋਈ ਮਾਰ ਨਹੀਂ ਸਕਦਾ ਹੈ, ਮਾਂ ਪਿਓ ਤਾਂ ਪਤਾ ਨਹੀਂ ਕਦੋਂ ਮਾਰਨਗੇ ਕਿ ਨਾ ਹੀ ਮਾਰਨ। ਮਹਾਰਾਜ ਕਹਿੰਦੇ ਵੀ ਕੋਈ ਗੱਲ ਤਾਂ ਮਾੜੀ ਨਹੀਂ ਕਹੀ। ਮਹਾਰਾਜ ਕਹਿੰਦੇ ਕਹਿਣ ਲੱਗਿਆ ਮਹਾਰਾਜ ਪਹਿਲਾਂ ਤਾਂ ਆ ਤੇਲ ਤੂਲ ਪਾ ਕੇ ਅਤੇ ਇਸ ਤਰ੍ਹਾਂ ਬੱਤੀ ਉਹ ਸੀਖ ਲਾ ਕੇ ਇਹਨੂੰ ਜਗਾਇਆ ਦੀਵੇ ਨੂੰ, ਹੁਣ ਤੁਸੀਂ ਮਹਾਰਾਜ ਜਮਾਂ ਬੁਝਾਇਆ ਚਾਹੁੰਦੇ ਹਾਂ, ਤੁਹਾਨੂੰ ਤਾਂ ਚਾਹੀਦਾ ਸੀ ਬਹੁਤਾ ਤੇਲ ਪਾ ਕੇ ਅਤੇ ਬੱਤੀ ਨੂੰ ਤਾਂ ਚੱਕ ਕੇ ਹੋਰ ਬਹੁਤਾ ਪ੍ਰਕਾਸ਼ ਕਰਨਾ। ਉਸ ਵੇਲੇ ਮਹਾਰਾਜ ਕਹਿੰਦੇ ਵੀ ਤੂੰ ਤਾਂ ਬਜ਼ੁਰਗਾਂ ਬਣੀਆਂ ਗੱਲਾਂ ਕਰਦਾ ਹੈ, ਤਾਂ ਤੂੰ ਬਾਲਕ ਜਾਈ ਦਿਸਦਾ। ਉਹ ਬਚਨ ਕਹਿਣ ਕਰਕੇ ਬਸ ਮਹਾਰਾਜ ਨੇ ਮੇਰ ਦੀ ਨਿਗਾਹ ਕਰ ਦੀ, ਤ੍ਰੈਕਾਲ ਦਸਤੀ ਬਣਾ ਦਿੱਤਾ, ਉੱਥੇ ਬੈਠੇ ਹੀ ਸਮਾਧੀ ਲੱਗੀ ਹੈ ਬੱਚੇ ਦੀ। ਫਿਰ ਕੁਝ ਸਮੇਂ ਤੋਂ ਬਾਅਦ ਗੁਰੂ ਮਹਾਰਾਜ ਨੂੰ ਸਿੱਖਿਆ ਦੇਣ ਲੱਗ, ਲੈ ਬਈ ਬਾਲਕ ਹੁਣ ਤੂੰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ, ਸਾਫ ਸੁਥਰੇ ਕੱਪੜੇ ਪਾ ਕੇ ਫਿਰ ਤੂੰ 2.5-3 ਘੰਟੇ ਭਜਨ ਸਿਮਰਨ ਕਰਨਾ ਹੈ, ਫਿਰ ਤੂੰ ਘਰ ਦਾ ਕੋਈ ਕੰਮ ਕਾਰ ਕਰਨਾ। ਕਹਿਣ ਲੱਗਿਆ ਜੀ ਹੁਣ ਇਹ ਕਰਨ ਯੋਗ ਕੋਈ ਰਹਿ ਗਿਆ ਬਾਕੀ? ਯੂ ਲੋੜ ਹੈ, ਹੁਣ ਇੱਕੋ ਹੀ ਵਾਰੀ ਸਭ ਕੁਛ ਹੋ ਗਿਆ ਹੈ। ਮਹਾਰਾਜ ਕਹਿੰਦੇ ਠੀਕ ਹੈ, ਤੈਨੂੰ ਤਾਂ ਬੱਚੇ ਕੋਈ ਲੋੜ ਨਹੀਂ ਹੈ, ਦੂਜਿਆਂ ਵਾਸਤੇ ਸਿੱਖਿਆ ਦੇਣ ਵਾਸਤੇ ਤੇਰੇ ਲਈ ਕਰਨਾ ਜ਼ਰੂਰੀ ਹੋਏਗਾ, ਕਿਉਂਕਿ ਤੈਨੂੰ ਦੇਖ ਦੇਖ ਕੇ ਲੋਕਾਂ ਨੂੰ ਸਿੱਖਿਆ ਆਏਗੀ। ਇਹ ਇੰਨੇ ਤੜਕੇ ਉੱਠ ਕੇ ਨਹਾਉਂਦਾ, ਨਿਤਨੇਮ ਕਰਦਾ, ਐਡੀ ਅਵਸਥਾ ਦਾ ਮਾਲਕ ਹੋ ਗਏ ਵੀ ਸਾਨੂੰ ਤਾਂ ਫਿਰ ਇਹ ਉੱਠਣਾ ਹੀ ਚਾਹੀਦਾ ਹੈ। ਇਸ ਕਰਕੇ ਲੋਕਾਂ ਨੂੰ ਸੇਧ ਦੇਣ ਵਾਸਤੇ ਤੂੰ ਐਸਾ ਕਰਨਾ ਹੈ। ਇਸ ਕਰਕੇ ਇੱਥੇ ਉਹ ਕਵੀ ਥੋੜ੍ਹੇ ਰੂਪ ਵਿੱਚ ਕਹਿ ਰਿਹਾ ਹੈ ਕਿ ਗੁਰੂ ਮਹਾਰਾਜ ਦੀ ਕਿਰਪਾ ਪਾ ਕੇ ਬੜੀ ਛੇਤੀ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਗਿਆ, ਬ੍ਰਹਮ ਗਿਆਨੀ ਬਣ ਗਿਆ। ਚੌਪਈ ਜਿਸ ਕੀ ਬਾਤ ਸੁਣ ਬੁੱਧਵਾਰੀ, ਕਹਿੰਦੇ ਬੱਚੇ ਦੀਆਂ ਜਿਹੜੀਆਂ ਗੱਲਾਂ ਬਾਤਾਂ ਬੜੀਆਂ ਬੁੱਧੀ ਵਾਲੀਆਂ ਸਿਆਣੀਆਂ ਸੁਣ ਕੇ, ਸ੍ਰੀ ਜਗ ਗੁਰ ਇਮ ਗੇਰਾ ਉਚਾਰੀ, ਮਾਨ ਜੋ ਗੁਰੂ ਨਾਨਕ ਸਾਹਿਬ ਸੰਸਾਰ ਦੇ ਗੁਰੂ ਉਹਨਾਂ ਨੇ ਬਚਨ ਬਾਣੀ ਕਿਹਾ ਸੀ, ਬਾਲਕ ਤੇਰੀ ਬੈਸ ਦਸਾਵਤ, ਕਹਿੰਦੇ ਬੂੜਿਆ ਤੇਰੀ ਜਿਹੜੀ ਉਮਰ ਹੈ ਉਹ ਤਾਂ ਬੱਚਿਆਂ ਵਾਲੀ ਬਾਲਕਾਂ ਵਾਲੀ ਦਿਸਣ ਵਿੱਚ ਹੀ ਆਉਂਦੀ, ਬੁੱਢੇ ਸਮਮੁਖ ਵਾਕ ਅਲਾਵਤ, ਬਜ਼ੁਰਗ ਉਮਰ ਦੇ ਹੁੰਦੇ ਨਾ ਪੁਰਸ਼ ਬੁੱਢੇ ਵਾਂਗ, ਉਹਨਾਂ ਵੱਲੋਂ ਸਿਆਣੇ ਬਚਨ ਤੂੰ ਕਹਿ ਰਿਹਾ ਹੈ। ਇਤਨੇ ਮਹਿ ਤਿਸਕੇ ਪਿਤ ਮਾਤਾ, ਇੰਨੇ ਸਮੇਂ ਦੇ ਵਿੱਚ ਹੀ ਇਹ ਬੂੜੇ ਦੇ ਜਿਹੜੇ ਮਾਤਾ ਪਿਤਾ ਸੀ ਆਏ ਗਏ ਖੋਜਤ ਨਿਜ ਤਾਤਾ, ਕੱਥੂ ਨੰਗਲ ਤੋਂ ਚੱਲਦੇ ਹੋਏ ਕਹਿੰਦੇ ਆਪਣੇ ਪੁੱਤਰ ਦੀ ਢੂੰਡ ਕਰਦੇ ਲੱਭਦੇ ਲਲਾਉਂਦੇ ਕਰਤਾਰਪੁਰ ਸਾਹਿਬ ਵਿਖੇ ਆ ਗਏ। ਕਹਿਤ ਭਏ ਹਮਰੋ ਸੁਤ ਆਵਾ, ਗੁਰੂ ਨਾਨਕ ਸਾਹਿਬ ਜੀ ਨੂੰ ਆ ਕੇ ਕਹਿਣ ਲੱਗੇ ਮਹਾਰਾਜ ਸਾਡਾ ਸੁਪੁੱਤਰ ਜਿਹੜਾ ਬੂੜਾ ਸੀ ਉਹ ਤੁਹਾਡੇ ਕੋਲ ਆਇਆ, ਸਾਂ ਸੁਣਿਆ ਹੈ ਤਿਸ ਦੇਖਣ ਕੋ ਮਨ ਕਈ ਦਿਨਾਂ ਤੋਂ ਮੁੜ ਕੇ ਵਾਪਸ ਹੀ ਨਹੀਂ ਪਰਤਿਆ, ਨੂੰ ਦੇਖਣ ਵਾਸਤੇ ਸਾਡਾ ਮਨ ਚੱਲ ਚਾ ਰਿਹਾ ਚਾਹ ਨਾ ਕਰ ਰਿਹਾ। ਸਿੱਖਣ ਕਹਿਓ ਸੋ ਅੰਤਰ ਬੈਸਾ, ਗੁਰੂ ਮਹਾਰਾਜ ਤਾਂ ਬੋਲੇ ਨੇ ਗੁਰਸਿੱਖਾਂ ਨੇ ਕਰਤਾ, ਉਹ ਤਾਂ ਵੀ ਧਰਮਸ਼ਾਲਾ ਦੇ ਅੰਦਰ ਬੈਠਾ, ਜਾਏ ਨਿਹਾਰਿਓ ਅਤ ਬ੍ਰਿਧ ਜੈਸਾ, ਜਾ ਕੇ ਦੇਖਿਆ ਜਿਵੇਂ ਬਹੁਤ ਕੋਈ ਬਜ਼ੁਰਗ ਉਮਰ ਦੇ ਹੁੰਦੇ ਹੈ, ਉਹ ਹੈ ਮਹਾਰਾਜ ਨੇ ਕਲਾ ਵਰਤਾ ਸੀ ਬੁੱਢੇ ਵਰਗਾ ਹੀ ਦਿਸਿਆ ਸਾਰਾ ਉਹ ਬੱਚਾ ਜਾ, ਬਿਸਮ ਰਹਿਓ ਕੁਛ ਰਹਿਓ ਕੁਛ ਕਹਿਓ ਨਾ ਜਾਈ, ਮਾਂ ਪਿਓ ਕਹਿੰਦੇ ਚਲ ਜੇ ਹੱਕੇ ਵਿੱਕੇ ਜੇ ਹੋ ਗਏ, ਉਹਨਾਂ ਤੋਂ ਕੁਝ ਕਿਹਾ ਨਹੀਂ ਜਾ ਰਿਹਾ, ਚਹਿਤ ਲਿਜਾਇਓ ਸੰਗ ਨਾ ਜਾਈ, ਫਿਰ ਵੀ ਕਹਿੰਦੇ ਨਾਲ ਲਿਜਾਇਆ ਚਾਹੁੰਦੇ ਜਾਂਦੇ ਹੀ ਨਹੀਂ ਹੈ। ਉਨ ਦੰਪਤ ਨੇ ਏਵ ਵਿਚਾਰਾ, ਫਿਰ ਕਹਿੰਦੇ ਦੋਵਾਂ ਜੀਵਾਂ ਨੇ ਪਤੀ ਸਤੀ ਨੇ ਮਾਂ ਪਿਓ ਨੇ ਉਹ ਸੋਚਿਆ ਵਿਚਾਰਿਆ, ਜਰਾ ਗਰਸਿਓ ਤਨ ਜਿਹੇ ਸੋ ਕੁਮਾਰਾ, ਕਹਿੰਦੇ ਸਰੀਰ ਬੜਾ ਕੁਮਾਰ ਅਵਸਥਾ ਵਾਲਾ ਸੀ, ਕਹਿੰਦੇ ਉਹਦਾ ਸਰੀਰ ਨੂੰ ਤਾਂ ਹੁਣ ਬੁਢੇਪੇ ਨੇ ਫੜ ਲਿਆ, ਤਾਂ ਬੁੱਢਾ ਹੋ ਗਿਆ ਹੈ, ਅਬ ਕਿਆ ਕਾਰਜ ਆਏ ਹਮਾਰੇ, ਬੁੱਢੇ ਨੂੰ ਲਿਜਾ ਕੇ ਸਾਡੇ ਨੇ ਕੀ ਕੰਮ ਆਉਣਾ, ਬੁੱਢੇ ਨੇ ਕੀ ਸੰਵਾਰਨਾ ਹੈ, ਸਰਬ ਰੀਤ ਤੇ ਸਿਥਲਿਓ ਭਾਰੇ, ਕਿਉਂਕਿ ਸਭ ਤਰ੍ਹਾਂ ਕਰਕੇ ਜਿਹੜਾ ਸਰੀਰ ਆ ਉਹ ਇਹਦਾ ਢਿੱਲਾ ਜਿਹਾ ਹੋ ਗਿਆ, ਖੂਨ ਜੁੜੜੀਆਂ ਜਿਹੀਆਂ ਪੈ ਗਈਆਂ, ਧੌਲੇ ਆ ਗਏ ਹਨ, ਸਿਰ ਜਿਹਾ ਹਿਲਦਾ ਹੈ, ਹੱਥ ਪੈਰ ਜੇ ਕੰਬਦੇ, ਇਸ ਕਰਕੇ ਕੀ ਦੱਸਣਾ, ਜਿਵੇਂ ਉਹ ਭਾਈ ਬਿਧੀ ਚੰਦ ਜੀ ਮਹਾਰਾਜ ਨੇ ਸਹਾਇਤਾ ਕੀਤੀ ਸੀ ਨਾ, ਉਹ ਜਿਹੜੀਆਂ ਮੱਝਾਂ ਮੁੱਝਾਂ ਜਿਹੀਆਂ ਉਹਨਾਂ ਦੇ ਰੰਗ ਰੂਪ ਹੀ ਬਦਲਦੇ ਸੀ, ਅਤੇ ਉਹ ਵੇਖ ਵੂਖ ਕੇ ਛੱਡ ਗਏ ਸਨ, ਅਤੇ ਫਿਰ ਬਾਅਦ ਵਿੱਚ ਭਾਈ ਅਦਲੀ ਜੀ ਨੇ ਕਿਹਾ ਵੀ ਵੇਖ ਲਾ ਇਹ ਮਹਾਰਾਜ ਨੇ ਤੇਰੀ ਸਹਾਇਤਾ ਕੀਤੀ ਹੈ, ਹੁਣ ਤੂੰ ਮਹਾਰਾਜ ਦਾ ਬਣ ਜਾ, ਅਤੇ ਹਜ਼ੂਰੀ ਵਿੱਚ ਲੈ ਗਏ ਹੈ, ਇਹ ਸਾਰੀ ਘਟਨਾ ਦੱਸ ਦਿੱਤੀ। ਫਿਰ ਉੱਧਰ ਜਿਹੜੇ ਉਹ ਆਏ ਸਨ ਪਿੱਛੇ ਉਹ ਡਾਂਗਾ ਲੈ ਕੇ ਗਰਾਸੇ ਲੈ ਕੇ, ਕਹਿੰਦੇ ਅਦਲੀ ਸਿੱਖਾ ਤੇਰੇ ਕੋਲ ਇੱਥੇ ਵੱਡਾ ਚੋਰ ਆਇਆ ਹੈ, ਲੱਗੇ ਵੀ ਉਹ ਚੋਰ ਚੂਰ ਤਾਂ ਹੈ ਨਹੀਂ, ਇੱਥੇ ਆ ਕੇ ਬੈਠਾ, ਇਹਨੂੰ ਵੇਖ ਲਓ। ਉਹ ਬਿਧੀ ਚੰਦ ਵੀ ਹੁਣ ਬੈਠਾ ਅੱਖਾਂ ਮੀਚੀ ਸਮਾਧੀ ਲਾਈ, ਅਤੇ ਉੱਧਰ ਜਿਹੜੇ ਉਹ ਛੱਪੜ ਵਾਲੀਆਂ ਜਦੋਂ ਦੇਖੀਆਂ ਮੱਝਾਂ ਮੁੱਝਾਂ ਜਿਹੀਆਂ, ਉਹ ਹੁਣ ਜਿਹੜੀਆਂ ਕਾਲੀਆਂ ਜਿਹੀਆਂ ਸਾਰੀਆਂ ਦੇ ਰੰਗ ਭੂਰੇ ਜਿਹੇ ਹੋ ਗਏ, ਕਹਿੰਦੇ ਇਹ ਤਾਂ ਨਹੀਂ ਭਾਈ ਸਾਡੀਆਂ, ਕਹਿੰਦੇ ਫਿਰ ਬਈ ਨਹੀਂ ਤਾਂ ਬੇ ਪੁੱਛ ਦੋ, ਵਿਧੀ ਚੰਦ ਨੂੰ ਕਿਹਾ ਲੈ ਵੀ ਹੁਣ ਮਹਾਰਾਜ ਨੇ ਤੇਰੀ ਸਹਾਇਤਾ ਕਰ ਦਿੱਤੀ ਹੈ ਅਤੇ ਇਹਨਾਂ ਨੂੰ ਤਾਂ ਹੁਣ ਤੂੰ ਬਾੜ ਭਜਾ ਅਤੇ ਤੂੰ ਚੱਲ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਅਤੇ ਬਣ ਜਾ ਸਹੀ ਸਿੱਖ, ਜਿਸ ਸਤਿਗੁਰੂ ਨੇ ਸ਼ਰਨ ਪੈਣ ਤੋਂ ਤੇਰੀ ਵੇਖ ਲਓ ਆ ਜਾਨ ਬਚਾ ਲਈ, ਤੈਨੂੰ ਜਿਉਂਦਾ ਰੱਖ ਲਾ, ਨਹੀਂ ਤਾਂ ਇਹਨਾਂ ਨੇ ਹੁਣੇ ਹੀ ਚਾਟਾ ਛਕਾ ਕੇ ਭੋਗ ਪਾ ਦੇਣਾ ਸੀ। ਇਸ ਕਰਕੇ ਮਹਾਰਾਜ ਨੇ ਹੁਣ ਆਪਣੇ ਕੋਲੇ ਨੂੰ ਰੱਖਣਾ, ਜਿਸ ਕਰਕੇ ਕੌਤਕ ਜਿਹਾ ਬਰਚਾਇਆ, ਮਾਂ ਪਿਓ ਨੂੰ ਜਿਵੇਂ ਬਹੁਤ ਬੁੱਢਾ ਹੁੰਦਾ ਨੇ ਉਹ ਬੱਚਾ ਇਹਨਾਂ ਨੂੰ ਦਿਸਿਆ ਹੈ, ਕਦੇ ਹੁਣੇ ਤੋਂ ਕੀ ਕਰਾਉਣਾ ਬੁੱਢੇ ਤੋਂ। ਕਹਿ ਬਹੁ ਰਹੇ ਨਾ ਚਾਲੇ ਸੰਗ, ਹਾਂ ਬਹੁਤ ਕਹਿ ਰਹੇ ਆ ਨਾਲ ਨੀ ਇਹ ਚੱਲਿਆ ਟੁਰਿਆ ਹੀ ਨਹੀਂ ਹੈ। ਰਹਿਣ ਰਹਿਣ ਦੇਹੋ ਇਹ ਭਾ ਬ੍ਰਿਧ ਅੰਗ, ਫਿਰ ਆਪੋ ਵਿੱਚ ਹੀ ਦੋਵੇਂ ਜੀ ਕਹਿਣ ਲੱਗੇ, ਸਿੱਖ ਵੀ ਕਹਿਣ ਲੱਗੇ ਨਾ ਸਰੀਰ ਦੇ ਅੰਗ ਤੰਗ ਬੁੱਢੇ ਰਹੇ ਹੋ ਗਏ, ਤੁਸੀਂ ਇਹ ਬੁੱਢੇ ਤੋਂ ਜਿਹੜੇ ਨੂੰ ਰਹਿੰਦੇ ਹੋ ਗੁਰੂ ਮਹਾਰਾਜ ਦੇ ਕੋਲ। ਐਸੇ ਕਹਿ ਕਰ ਗਮ ਨੇ ਧਾਮ, ਇਸ ਤਰ੍ਹਾਂ ਦੇ ਬਚਨ ਮਾਂ ਪਿਓ ਕਹਿ ਕੇ ਫਿਰ ਕਹਿੰਦੇ ਘਰ ਨੂੰ ਚਲੇ ਗਏ ਕੱਥੂ ਨੰਗਲ ਵੱਲ ਨੂੰ। ਤਬ ਕਹੇ ਬੁੱਢਾ ਪ੍ਰਗਟਿਓ ਨਾਮ, ਕਵੀ ਸੰਤੋਖ ਸਿੰਘ ਜੀ ਕਹਿੰਦੇ ਤਦੋਂ ਤੋਂ ਇਹ ਬੂੜੇ ਦਾ ਨਾਮ ਬਾਬਾ ਬੁੱਢਾ ਸਾਹਿਬ ਜੀ ਕਰਕੇ ਪ੍ਰਗਟ ਹੋ ਗਿਆ, ਪ੍ਰਸਿੱਧ ਹੋ ਗਿਆ। ਗੁਰ ਘਰ ਮਹਿ ਅਜਮਤ ਯੁੱਤ ਭਾਰਾ, ਬਾਬਾ ਬੁੱਢਾ ਸਾਹਿਬ ਜੀ ਸਨ ਗੁਰੂ ਨਾਨਕ ਦੇ ਘਰ ਦੇ ਵਿੱਚ ਬੜੀਆਂ ਸ਼ਕਤੀਆਂ ਦੇ ਸਹਿਰ ਸੀ, ਬੜਾ ਤਕੜਾ ਬੋਹਤ ਸਮ ਜਗ ਤਾਰਨ ਹਾਰਾ, ਸੁਹਾਜ ਦੇ ਸਮਾਨ ਸੀ ਸੰਸਾਰ ਨੂੰ ਤਾਰਨ ਵਾਲਾ। ਅਜਰ ਜਰਨ ਮਹਿ ਧੀਰ ਮਹਾਨਾ, ਅਜਰ ਸ਼ਕਤੀਆਂ ਨੂੰ ਚਰਨ ਦੇ ਵਿੱਚ ਬੜਾ ਏ ਧੀਰਜ ਧਾਰੀ ਸੀ ਮਹਾਨ। ਅਪਰ ਨਾ ਜਾ ਕੇ ਭਇਓ ਸਮਾਨਾ, ਸਮਾਨ ਕੋਈ ਜਰ ਸ਼ਕਤੀਆਂ ਨੂੰ ਸਹਾਰਨ ਵਾਲਾ ਧੀਰਜਵਾਨੀ ਕੋਈ ਹੋਇਆ ਹੀ ਨਹੀਂ, ਕਿਤੇ ਸ਼ਕਤੀ ਬਾਬਾ ਬੁੱਢਾ ਸਾਹਿਬ ਜੀ ਨੇ ਜਨਾਈ ਹੀ ਨਹੀਂ। ਸ੍ਰੀ ਨਾਨਕ ਤੇ ਰਹਿਓ ਪਿਛਾਰੀ, ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵਿੱਚ ਵੀ ਇਹ ਰਿਹਾ ਬਾਬਾ ਬੁੱਢਾ ਸਾਹਿਬ। ਸ੍ਰੀ ਅੰਗਦ ਕੇ ਚਰਨ ਮਝਾਰੀ, ਸਾਹਿਬ ਦੇ ਚਰਨਾਂ ਵਿੱਚ ਵੀ ਇਹ ਰਿਹਾ ਹੈ। ਪੁਨ ਸ੍ਰੀ ਅਮਰਦਾਸ ਕੀ ਸੇਵਾ, ਅਮਰਦਾਸ ਸਾਹਿਬ ਗੁਰਤਾ ਗੱਦੀ ਦੇ ਤਖ਼ਤ ਉੱਪਰ ਸਵਾਏ ਮਾਨ ਉਹਨਾਂ ਦੀ ਸੇਵਾ ਵਿੱਚ ਵੀ ਹਾਜ਼ਰ ਰਿਹਾ। ਸੰਗੀ ਰਾਮਦਾਸ ਗੁਰਦੇਵਾ, ਅਮਰਦਾਸ ਸਾਹਿਬ ਜੀ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਗੁਰਦੇਵ ਜੀ ਉਹਨਾਂ ਦੇ ਵੀ ਇਹ ਨਾਲ ਰਿਹਾ। ਪੁਨ ਸ੍ਰੀ ਅਰਜਨ ਕੇ ਢਿੱਗ ਰਹੇ ਹੋ, ਉਹਨਾਂ ਤੋਂ ਬਾਅਦ ਗੁਰਤਾ ਗੱਦੀ ਦੇ ਮਾਲਕ ਗੁਰੂ ਅਰਜਨ ਦੇਵ ਜੀ ਹੋਏ, ਉਹਨਾਂ ਦੇ ਵੀ ਕੋਲੇ ਰਿਹਾ ਬਾਬਾ ਬੁੱਢਾ ਸਾਹਿਬ। ਭਾਈ ਪਦ ਕੋ ਤਬ ਤੇ ਲਹਿਓ, ਤਦੋਂ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਹਜ਼ੂਰੀ ਵਿੱਚੋਂ ਨੇ ਭਾਈ ਦਾ ਅਹੁਦਾ ਵੀ ਪ੍ਰਾਪਤ ਕਰ ਲਿਆ। ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਸੀ ਵੀ ਤੂੰ ਸਾਡਾ ਭਰਾ ਵਾਂਗ ਹੈ। ਜਿਨ ਕੋ ਬਚਨ ਅਟਲ ਜਗ ਪਾਇਓ, ਜਿਸ ਭਾਈ ਬੁੱਢਾ ਸਾਹਿਬ ਦੇ ਜਿਹੜੇ ਬਚਨ ਹੈ ਸੰਸਾਰ ਦੇ ਵਿੱਚ ਹੀ ਅਟਾਲੀ ਹੋਏ। ਸ੍ਰੀ ਗੁਰ ਹਰਗੋਬਿੰਦ ਜਨਮਿਓ, ਕਿਉਂਕਿ ਬਾਬਾ ਬੁੱਢਾ ਸਾਹਿਬ ਭਾਈ ਬੁੱਢਾ ਸਾਹਿਬ ਜੀ ਦੇ ਬਚਨਾਂ ਕਰਕੇ ਬਰਰੂ ਬਚਨਾਂ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਇਆ ਸੀ, ਅਤੇ ਗੁਰੂ ਕਿਆ ਨੂੰ ਕਿੱਧਰੋਂ ਭਾਜੜਾਂ ਪਈਆਂ ਇਹ ਵੀ ਇਹਨਾਂ ਤੋਂ ਹੀ ਹੋ ਗਿਆ ਸੀ। ਇੱਕ ਜਿਹੜਾ ਮਾਤਾ ਦੇ ਨਾਲ ਆਇਆ ਸੀ ਉਹ ਉਦਾਸ ਜਿਹਾ, ਉਹ ਬੜਾ ਕੌੜਾ ਜਿਹਾ ਹੋਰ ਟੇਢਾ ਜਿਹਾ ਵੇਖਦਾ ਸੀ, ਉਹਨੂੰ ਕਹਿੰਦੇ ਉਹ ਕਿਉਂ ਸੂਰ ਉਹਨੂੰ ਤੂੰ ਝਾਕਦਾ ਹੈ, ਅਤੇ ਉਹ ਸੂਰ ਹੀ ਬਣ ਗਿਆ ਸੀ। ਅਤੇ ਉਹ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਾ ਕੇ ਸ਼ਿਕਾਰ ਦਾ ਬਹਾਨਾ ਜਿਹਾ ਬਣਾ ਕੇ ਉਹਦਾ ਖਾਤਮਾ ਕੀਤਾ ਸੀ। ਇੱਧਰ ਬਹੁਤ ਖੇਤਾਂ ਖੂਤਾਂ ਵਿੱਚ ਬਡਾਲੀਏ ਨੁਕਸਾਨ ਕਰਦਾ ਸੀ, ਜ਼ਿਮੀਂਦਾਰਾਂ ਨੇ ਕਿਹਾ ਮਹਾਰਾਜ ਸੂਰ ਬੜਾ ਤਕੜਾ, ਜਦੋਂ ਅਸੀਂ ਮਾੜਾ ਜਾਂਦੇ ਸਾਡੇ ਵੱਲੋਂ ਭੱਜ ਕੇ ਆਉਂਦਾ ਘੁਰ ਘੁਰ ਕਰਦਾ। ਅਤੇ ਗੁਰੂ ਹਰਗੋਬਿੰਦ ਸਾਹਿਬ ਸਾਹਿਬ ਜਾਣਦੇ ਸਨ ਵੀ ਸਾਡੇ ਬਾਬਾ ਬੁੱਢਾ ਸਾਹਿਬ ਦੇ ਬਚਨ ਕਰਕੇ ਇਹ ਸੂਰ ਬਣਿਆ ਹੋਇਆ ਦਾਸ, ਰਜਾ ਕੇ ਮਾਰਿਆ ਇਹਦੀ ਰੋਜੀ ਜਾਗੀ ਹੈ। ਧੰਨਵਾਦ ਕਰਦਾ ਹੋਇਆ ਸਤਿਗੁਰੂ ਜੈ ਜੈਕਾਰ ਕਰਦਾ ਉੱਪਰ ਨੂੰ ਚੱਲਿਆ ਗਿਆ। ਗੁਰਸਿੱਖਾਂ ਨੇ ਪੁੱਛਿਆ ਮਹਾਰਾਜ ਕਿਹਦਾ ਉਧਾਰ ਕੀਤਾ ਹੈ, ਮਹਾਰਾਜ ਕਹਿੰਦੇ ਵੀ ਇਹ ਵੀ ਗੁਰੂ ਘਰ ਦਾ ਦਾਸ ਸੀ। ਬਾਬਾ ਬੁੱਢਾ ਸਾਹਿਬ ਜੀ ਬੱਲੀਏ ਇਹ ਘੋੜੀ ਜੀ ਨਿਗਾਹ ਨਾਲ ਦੇਣਾ ਸੀ, ਉਹਨਾਂ ਨੇ ਸਹਿਜੇਗਾ ਤਾਂ ਕਿਵੇਂ ਸੂਰਮ ਨਹੀਂ ਨਾ, ਇਸ ਕਰਕੇ ਕਹਿੰਦੇ ਉਹਨਾਂ ਦੇ ਬਚਨਾ ਟੱਲ ਹੈ। ਸਾਡਾ ਹੀ ਸੀ, ਇਸ ਕਰਕੇ ਉਧਾਰ ਕੀਤਾ। ਇਸ ਕਰਕੇ ਇੱਥੇ ਕਵੀ ਜੀ ਥੋੜ੍ਹਾ ਜਿਹਾ ਇਸ਼ਾਰਾ ਕਿਹਦੇ ਵੀ ਜਿਨ੍ਹਾਂ ਦੇ ਬਚਨ ਜੋ ਕਿਹਾ ਉਹ ਟਾਲੀ ਹੋ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਅਵਤਾਰ ਉਹ ਆਪ ਜੀ ਦੇ ਵਰ ਨੂੰ ਬਚਨ ਕਰਕੇ ਹੀ ਹੋਇਆ। ਪਾਤਸ਼ਾਹ ਖਸ਼ਟਨ ਲਾ ਦੇਹੇ, ਇਸ ਤਰ੍ਹਾਂ ਕਹਿੰਦੇ ਛੇਵੇਂ ਪਾਤਸ਼ਾਹ ਤੱਕ ਇਹਨਾਂ ਦਾ ਜਿਹੜਾ ਸਰੀਰ ਹੈ ਜੀਵਤ ਰਹਿਓ ਗਿਆਨ ਕਹਿ ਗਏ ਹੈ। ਬਾਬਾ ਬੁੱਢਾ ਸਾਹਿਬ ਜਿਉਂਦਾ ਰਿਹਾ ਸਰੀਰ ਕਰਕੇ ਗਿਆਨ ਦਾ ਘਰ। ਅਨਕ ਨਰਨ ਕਉ ਕੀਨ ਉਧਾਰਾ, ਅਨੇਕਾਂ ਕਹਿੰਦੇ ਪੁਰਸ਼ਾਂ ਦਾ ਇਹ ਬਾਬਾ ਬੁੱਢਾ ਸਾਹਿਬ ਨੇ ਗੁਰੂ ਘਰ ਦੀ ਸੇਵਾ ਵਿੱਚ ਲਾ ਕੇ ਉਧਾਰ ਕੀਤਾ। ਸਤ ਨਾਮ ਉਪਦੇਸ਼ ਉਧਾਰਾ, ਜਿਹੜਾ ਵੀ ਇਹਨਾਂ ਦੀ ਹਜ਼ੂਰੀ ਵਿੱਚ ਆਇਆ ਉਸਨੂੰ ਸਵੇਰ ਸਤ ਨਾਮ ਵਾਹਿਗੁਰੂ ਉਪਦੇਸ਼ ਜਪਣ ਦਾ ਉਪਦੇਸ਼ ਦੇਣਾ ਕੀਤਾ। ਸ੍ਰੀ ਗੁਰੂ ਨਾਨਕ ਸਭ ਤੇ ਆਦਿ, ਸਰੋਤਾ ਜਨਾ ਸਵਾਏ ਮਾਨ ਗੁਰੂ ਨਾਨਕ ਸਾਹਿਬ ਜੋ ਸਭ ਤੋਂ ਪਹਿਲਾਂ ਹੋਏ ਸਤਿਗੁਰੂ, ਪਾਛੇ ਜੋ ਟਿੱਕੇ ਗੁਰ ਗਾਦੀ, ਬਾਅਦ ਵਿੱਚ ਜੋ ਵੀ ਗੁਰੂ ਨਾਨਕ ਸਾਹਿਬ ਦੇ ਗੁਰਤਾ ਗੱਦੀ ਉੱਪਰ ਟਿੱਕਦੇ ਰਹੇ। ਸਭ ਹਿਨ ਕਹੋ ਬੁੱਢਾ ਨਿਜ ਹਾਥ, ਜਿਹੜਾ ਗੁਰਤਾ ਗੱਦੀ ਦਾ ਟਿੱਕਾ ਸੀ ਤਿਲਕ ਸੀ ਬਾਬਾ ਬੁੱਢਾ ਸਾਹਿਬ ਜੀ ਆਪਣੇ ਹੱਥਾਂ ਨਾਲ ਦੇ ਤੋ ਰਹਿਓ ਤਿਲਕ ਸੁਭ ਮਾਥ, ਸੋਹਣੇ ਮਸਤਕ ਉੱਪਰ ਬਾਬਾ ਬੁੱਢਾ ਸਾਹਿਬ ਜੀ ਛੇਵੇਂ ਪਾਤਸ਼ਾਹ ਤਿਲਕ ਲਾਉਂਦਾ ਰਿਹਾ ਹੈ। ਪਿੱਛੇ ਸੰਤਤ ਤਿਸ ਹੀ ਰੀਤ, ਬਾਬਾ ਬੁੱਢਾ ਸਾਹਿਬ ਤੋਂ ਬਾਅਦ ਵਿੱਚ ਜੇ ਇਹਨਾਂ ਦੀ ਘਰ ਦੀ ਕੋਈ ਸੰਤਾਨ ਹੈ ਸੀ ਪਰਿਵਾਰ ਸਾਹਿਬ ਸੀ ਉਸੇ ਰੀਤੀ ਨਾਲ ਸਤਿਗੁਰ ਸਾਥ ਰਹਿਤ ਪੇ ਨੀਤ, ਇਸ ਤਰ੍ਹਾਂ ਸਤਿਗੁਰੂ ਦੇ ਨਾਲ ਹੀ ਰਹੇ ਹੈ ਭਾਈ ਭਾਨਾ ਆਦਿਕ ਜੀ। ਤੀਨ ਕਾਲ ਕੇ ਗਿਆਤਾਵਾਨ, ਸਾਰੇ ਕਹਿੰਦੇ ਜਿੰਨੇ ਇਹਨਾਂ ਦੇ ਘਰ ਦੇ ਪਰਿਵਾਰ ਦੇ ਜੀ ਹੋਏ ਤਿੰਨਾਂ ਸਮਾਂ ਦੇ ਕਹਿੰਦੇ ਸਮਝ ਵਾਲੇ ਸਨ, ਸੂਝ ਵਾਲੇ ਸਨ। ਪ੍ਰਗਟ ਹੋਤ ਪੇ ਸਗਲ ਜਹਾਨ, ਕਹਿੰਦੇ ਸਾਰੇ ਸੰਸਾਰ ਦੇ ਵਿੱਚ ਹੀ ਪ੍ਰਗਟ ਹੋਏ ਬਾਬਾ ਬੁੱਢਾ ਸਾਹਿਬ ਭਾਈ ਭਾਨਾ ਜੀ ਝੰਡਾ ਦੇਖ। ਸਤਿਗੁਰ ਕੋ ਸ੍ਰੀ ਮਤ ਬਰਸਾਗਰ, ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਿਹੜਾ ਸ੍ਰੀ ਮਤ ਕੀ ਜਿਹੜੀ ਉਹਨਾਂ ਦੀ ਸੰਪਰਦਾਇ ਉਹਨਾਂ ਦਾ ਜਿਹੜਾ ਸਿੱਖੀ ਪੰਥ ਹੈ, ਇਹ ਤਾਂ ਜਿਵੇਂ ਕਹਿੰਦੇ ਸ੍ਰੇਸ਼ਟ ਸਮੁੰਦਰ ਹੋਵੇ, ਖੀਰ ਸਮੁੰਦਰ ਦੁੱਧ ਦਾ ਸਮੁੰਦਰ ਹੋਵੇ, ਇਉਂ ਮਹਾਰਾਜ ਦਾ ਸਿੱਖੀ ਪੰਥ ਦੁੱਧ ਵਰਗਾ ਚਿੱਟਾ। ਇਨ ਕੁਲ ਉਪਜਿਓ ਰਤਨ ਉਜਾਗਰ, ਇਹਨਾਂ ਦੀ ਕਹਿੰਦੇ ਕੁਲ ਦੇ ਵਿੱਚ ਜਿਵੇਂ ਦੁੱਧ ਦੇ ਵਿੱਚੋਂ ਰਿੜਕਿਆ ਹੋਇਆ 14 ਰਤਨ ਨਿਕਲੇ ਸਨ, ਕਹਿੰਦੇ ਰਤਨ ਵਾਂਗੂ ਬਾਬਾ ਬੁੱਢਾ ਸਾਹਿਬ ਜੀ ਪ੍ਰਗਟ ਹੋਏ। ਦਰਸ ਪਰਸ ਪਾਰਸ ਸਮ ਪਈਅਤ, ਬਾਬਾ ਬੁੱਢਾ ਸਾਹਿਬ ਦਾ ਜਿਹੜਾ ਦਰਸ਼ਨ ਪਰਸ਼ਨ ਪਾਰਸ ਦੀ ਬੱਟੀ ਦੇ ਸਮਾਨ ਪਾਇਆ ਜਾਂਦਾ ਸੀ। ਮੂਡ ਲੋਹੋ ਬੁੱਧ ਹੇਮ ਬਨਾਈਅਤ, ਜਿਹੜਾ ਵੀ ਬਾਬਾ ਬੁੱਢਾ ਸਾਹਿਬ ਦੇ ਨਾਲ ਛੋ ਜਾਂਦਾ ਉਹ ਭਾਵੇਂ ਲੋਹੇ ਵਰਗਾ ਉਹਨੂੰ ਸੋਨੇ ਵਰਗਾ ਬਣ ਦਿੰਦੇ, ਜਿਹੜਾ ਮੂਰਖ ਸੀ ਉਹਨੂੰ ਬੁੱਧੀਵਾਨ ਕਰ ਦਿੰਦੇ ਸਿਆਣਾ ਕਰ ਦਿੰਦੇ ਸਨ। ਜਿਨ ਕੋ ਅਦਬ ਰਾਖ ਗੁਰ ਆਪੂ, ਜਿਹਨਾਂ ਦਾ ਅਦਬ ਸਤਾਰ ਗੁਰੂ ਨਾਨਕ ਸਾਹਿਬ ਬਾਕੀ ਸਤਿਗੁਰਾਂ ਨੇ ਆਪ ਰੱਖਿਆ। ਤਿੰਨ ਕਹ ਸਮਤਾ ਕਿਸ ਕੀ ਜਾਪੂ, ਉਹਨਾਂ ਦੀ ਫਿਰ ਜਿਹੜੀ ਬਰਾਬਰੀ ਹੈ ਕਹਿੰਦੇ ਹੋਰ ਕਿਸੇ ਦੀ ਕਿਵੇਂ ਜਾਣੀ ਜਾਣੀ ਜਾ ਸਕਦੀ ਹੈ। ਗਿਆਨ ਆਨੰਦ ਸਾਗਰ ਕੇ ਮੀਨ, ਇਸ ਤਰ੍ਹਾਂ ਕਹਿੰਦੇ ਬਾਬਾ ਬੁੱਢਾ ਸਾਹਿਬ ਗਿਆਨ ਰੂਪੀ ਜਿਹੜਾ ਸਮੁੰਦਰ ਉਹਦੇ ਵਿੱਚ ਟਿਕਣ ਰਹਿਣ ਵਾਲੇ ਹਮੇਸ਼ਾ ਕਹਿੰਦੇ ਆਨੰਦ ਲੈਣ ਵਾਲੇ ਮੱਛ ਸਨ। ਅੱਠ ਜਾਮ ਰਹਿਤ ਸਮਲੀਨ, ਵਾਸਤੇ ਗਿਆਨ ਸਾਗਰ ਆਨੰਦ ਕੇ ਮੀਨ, ਗਿਆਨ ਰੂਪੀ ਜਿਹੜਾ ਸਮੁੰਦਰ ਹੈ ਉਹਦੇ ਆਨੰਦ ਲੈਣ ਵਾਲੇ ਮੱਛ ਵਾਂਗ ਅੱਠੇ ਪੈਰ ਕਹਿੰਦੇ ਲੀਨ ਰਹਿੰਦੇ ਸਨ ਆਨੰਦ ਰੂਪੀ ਸਮੁੰਦਰ ਵਿੱਚ। ਗੁਰ ਘਰ ਕੀ ਨਿਤ ਸੇਵਾ ਠਾਨਤ, ਹਮੇਸ਼ਾ ਫੇਰ ਵੀ ਗੁਰੂ ਘਰ ਦੀ ਬਰ ਚੜ ਕੇ ਮੂਹਰੇ ਹੋ ਕੇ ਸੇਵਾ ਕਰਦੇ, ਖੇਤੀਬਾੜੀ ਦਾ ਧੰਦਾ ਬਾਬਾ ਬੁੱਢਾ ਸਾਹਿਬ ਵੀ ਕਰਾਉਂਦੇ ਰਹੇ ਬੀੜ ਸਾਹਿਬ। ਅਪਰ ਮਨੋਰਥ ਮਨ ਨਹਿ ਆਨਤ, ਗੁਰੂ ਘਰ ਦੀ ਸੇਵਾ ਤੋਂ ਬਗੈਰ ਉਹ ਸਾਰੇ ਜਿਹੜੇ ਫੁਰਨੇ ਮਨ ਵਿੱਚ ਬਿਲਕੁਲ ਨਹੀਂ ਕਰਦੇ ਸਨ। ਤ੍ਰਿਣ ਛਿਤ ਕੀ ਬਹੁ ਰਹਿ ਰਖਵਾਰੀ, ਗੁਰੂ ਕਰਦੇ 84 ਪਿੰਡਾਂ ਦਾ ਇਲਾਕਾ, ਕੁਰ ਪਾਤਸ਼ਾਹ ਦੇ ਕਾਹ ਪੱਠਾ ਧਰਤੀ ਖੇਤੀਬਾੜੀ ਦੀ ਰਖਵਾਲੀ। ਹਰਖਤ ਗੁਰੂ ਹੁਕਮ ਅਨੁਸਾਰੀ, ਗੁਰੂ ਮਹਾਰਾਜ ਦੇ ਹੁਕਮ ਵਿੱਚ ਰਹਿ ਕੇ ਖੁਸ਼ ਹੋ ਕੇ ਬਾਬਾ ਬੁੱਢਾ ਸਾਹਿਬ ਜੀ ਕਰਦੇ ਕਰਾਉਂਦੇ ਸਨ। ਆਸ ਭਾਈ ਬੁੱਢਾ ਗੁਰਦਾਸ, ਸਰੋਤਾ ਜਿਹੜੇ ਇਸ ਤਰ੍ਹਾਂ ਭਾਈ ਬੁੱਢਾ ਸਾਹਿਬ ਗੁਰੂ ਕਾ ਦਾਸ ਹੋਇਆ ਸਭ ਤੋਂ ਪਹਿਲੇ। ਮਹਿਮਾ ਕਹਿਣਾ ਸਕੈ ਕਾਵਤਾਸ, ਮੈਂ ਕਵੀ ਸੰਤੋਖ ਸਿੰਘ ਐਸੇ ਬਾਬਾ ਬੁੱਢਾ ਸਾਹਿਬ ਦੀ ਪੂਰੀ ਪੂਰੀ ਮਹਿਮਾ ਬਿਆਨ ਨਹੀਂ ਕਰ ਸਕਦਾ ਹਾਂ। ਸਤਿਆ ਬਾਕ ਬਾਰ ਸਰਾਪ ਜੋ ਦੀਨਸ, ਬਾਬਾ ਬੁੱਢਾ ਸਾਹਿਬ ਨੇ ਜਿਹੜਾ ਕੋਈ ਕਹਿੰਦੇ ਕਿਸੇ ਨੂੰ ਸਰਾਪ ਦਿੱਤਾ ਜਾਂ ਵਰ ਦਿੱਤਾ, ਉਹ ਸਤ ਬਾਕ ਹੀ ਸਤ ਹੀ ਪੂਰੇ ਬਚਨ ਹੋਏ। ਅੰਗੀਕਾਰ ਸਤਿਗੁਰੂ ਕੀ ਨਸ਼ਾ, ਹੋਰ ਕੀ ਹੈ ਜੋ ਬਾਬਾ ਬੁੱਢਾ ਸਾਹਿਬ ਨੇ ਬਚਨ ਸਹਿਜੇ ਕਹਿ ਦਿੱਤਾ, ਸਤਿਗੁਰੂ ਨੇ ਵੀ ਅੰਗੀਕਾਰ ਕਰ ਲਿਆ, ਉਹਦੇ ਨੂੰ ਖਿੜੇ ਮੱਥੇ ਮਲ ਲਿਆ। ਇਹ ਸਭ ਕਥਾ ਅਗਾਰੀ ਵਰਨੋ, ਸਤਿਗੁਰੂ ਦੇ ਕਿਵੇਂ ਬਚਨਾਂ ਨੂੰ ਕਹਿ ਰਹੇ ਪੂਰਾ ਮੰਨਿਆ, ਉਹ ਅੱਗੇ ਸਾਰੀ ਕਥਾ ਕਹਾਂਗੇ। ਜਿਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਿਲ ਮਾਤਾ ਗੰਗਾ ਜੀ ਸੁਪੁੱਤਰ ਦਾ ਵਰਰੂ ਵਚਨ ਕਹਾਉਣ ਲਈ ਆਏ ਸਨ, ਸਹਿਜੇ ਕਰ ਤਾਂ ਗੁਰੂ ਕਿਉਂ ਕਿਧਰੋਂ ਭਜਨਾ ਪੈ ਗਈਆਂ, ਉਹਦੇ ਵੱਲੀ ਇਸ਼ਾਰਾ ਵੀ ਇਸ ਤਰ੍ਹਾਂ ਮਹਾਰਾਜ ਨੇ ਬਚਨ ਨੂੰ ਕਿਵੇਂ ਮੰਨਿਆ ਗ੍ਰਹਿਣ ਕੀਤਾ, ਇਹ ਸਾਰੀ ਅੱਗੇ ਕਥਾ ਖੋਲ ਕੇ ਕਹਾਂਗੇ ਨਾ ਦੀ। ਜਿਸ ਪ੍ਰਕਾਰ ਇਨਕੋ ਆਚਰਨੋ, ਜਿਸ ਤਰ੍ਹਾਂ ਇਹ ਬਾਬਾ ਬੁੱਢਾ ਸਾਹਿਬ ਜੀ ਦਾ ਕਹਿੰਦੇ ਕਰਤੱਵ ਸੀ, ਅੰਮ੍ਰਿਤ ਵੇੜੇ ਦਾ ਸਾਰਾ ਦਿਨ ਦਾ ਵਿਹਾਰ ਸੀ, ਸਰਬ ਭਾਂਤ ਕੀ ਸਕਲ ਵਿਸਾਲਾ, ਸਭ ਤਰ੍ਹਾਂ ਕਰਕੇ ਮਹਾਨ ਜਿਹੜੀ ਤਾਕਤ ਵੀ ਇਹਨਾਂ ਦੇ ਕੋਲ ਸੀ, ਜਿਮ ਚਾਹਿਸ ਤਿਮ ਕਰਨੇ ਵਾਲਾ, ਕਦੇ ਚਾਹੁੰਦੇ ਉਵੇਂ ਕਰਨ ਵਾਲੇ ਵੀ ਹੈ ਸਨ। ਅਨੇਕ ਭਾਂਤ ਕੇ ਵਿਘਨ ਪਾਏ, ਅਨੇਕਾਂ ਤਰ੍ਹਾਂ ਦੇ ਭਾਵੇਂ ਵਿਘਨ ਪਏ ਪੈਣ ਤੋਂ, ਨਹਿ ਜਿਮ ਕੀਨਸ ਕਬਹੋ ਲਿਖਾਏ, ਕਦੇ ਵਿਘਨ ਵਿਘਨ ਵੀ ਪਏ, ਜਿਨ੍ਹਾਂ ਨੇ ਫੇਰ ਵੀ ਜਨਾਉਣਾ ਨਹੀਂ ਕੀਤਾ ਔਖੇ ਨਹੀਂ ਹੋਏ। ਧਰਨੀ ਸਮਝੇ ਧੀਰਜ ਧਾਰੀ, ਬਾਬਾ ਬੁੱਢਾ ਸਾਹਿਬ ਦੇ ਅੰਦਰ ਧਰਤੀ ਦੇ ਸਮਾਨ ਬੜੀ ਧੀਰਜ ਧਾਰ ਧੀਰਜ ਧਾਰੀ ਸਨ। ਪੌਣ ਭਰੀ ਤੇ ਟਰੇ ਨਾ ਟਾਰੀ, ਪੀੜਾ ਰੂਪੀ ਜਿਹੜੀ ਪੌਣ ਹੈ ਉਹਦੇ ਕਰਕੇ ਕਹਿੰਦੇ ਟਲੇ ਨਹੀਂ ਹਿੱਲੇ ਨਹੀਂ ਹੈ, ਪੀੜਾ ਛੁਪਾ ਕੇ ਵੀ ਗੁਰੂ ਘਰ ਨੂੰ ਛੱਡਿਆ ਨਹੀਂ ਹੈ, ਪਾਸੇ ਨਹੀਂ ਹੋਏ ਉੱਡੇ ਨਹੀਂ ਹੈ। ਤਿਸ ਕੋ ਬੰਸ ਸੋ ਤਾਲ ਮਨਿੰਦ, ਉਹ ਜਿਹੜਾ ਬਾਬਾ ਬੁੱਢਾ ਸਾਹਿਬ ਉਹਦੀ ਜਿਹੜੀ ਅੰਸ ਵੰਸ ਹੈ ਉਹ ਤਾਂ ਤਲਾ ਦੇ ਸੁਦਰਸ ਹੈ। ਉਪਜੋ ਰਾਮ ਕੋਇਰ ਅਰਬਿੰਦ, ਇਸ ਤਰ੍ਹਾਂ ਬਾਈ ਰਾਮ ਕੌਰ ਜੀ ਕਬਲ ਦੇ ਵਾਂਗ ਪੈਦਾ ਹੋ ਗਏ। ਦਸਵੇਂ ਪਾਤ ਸਾਹ ਬਰ ਬੀਰ, ਦਸਵੇਂ ਪਾਤਸ਼ਾਹ ਬੜੇ ਸ੍ਰੇਸ਼ਟ ਸੂਰਬੀਰ ਹੋਏ ਦੁਨੀਆਂ ਵਿੱਚ। ਤਿੰਨੋ ਪਾਦ ਪੰਕਜ ਕੇ ਤੀਰ, ਭਾਈ ਸਾਹਿਬ ਭਾਈ ਰਾਮ ਕੌਰ ਜੀ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਚਰਨਾਂ ਕਮਲਾਂ ਦੇ ਕੋਲ ਰਿਹਾ ਹਜੂਰੀ ਰਿਹਾ ਹੈ। ਮਧੁਰ ਮਨਿੰਦ ਆਨੰਦ ਮਕਰੰਦ, ਜਿਵੇਂ ਭੋਰਾ ਹੁੰਦਾ ਉਹਦੇ ਤਲ ਹੋ ਕੇ ਆਨੰਦ ਰੂਪੀ ਜਿਹੜੀ ਸੰਗਤੀਆਂ ਨੂੰ ਲੈਣ ਵਾਸਤੇ। ਤਜਿਓ ਨਾ ਪਾਸ ਮੁਕੰਦ ਬਲਿੰਦ, ਕਹਿੰਦੇ ਇਸ ਤਰ੍ਹਾਂ ਕਹਿੰਦੇ ਇਹਨੇ ਹਜੂਰੀ ਨੂੰ ਛੱਡਿਆ ਨੀ ਰਾਮ ਕੌਰ ਜੀ ਨੂੰ ਮੁਕਤੀ ਲੈਣ ਵਾਸਤੇ। ਸ੍ਰੀ ਗੁਰ ਤੇਗ ਬਹਾਦਰ ਪਿੱਛੇ, ਇਸੇ ਤਰ੍ਹਾਂ ਪਾਛੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਬਾਅਦ, ਦੀਨਸ ਤਿਲਕ ਦਸਮ ਗੁਰ ਆਛੇ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਵੀ ਇਸੇ ਨੇ ਕਹਿੰਦੇ ਗੁਰਤਾ ਗੱਦੀ ਦਾ ਜਿਹੜਾ ਤਿਲਕ ਹੈ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਹੀ ਦਿੱਤਾ ਸੀ। ਕਲਗੀ ਜਿਗਾ ਜਰਾਓ ਨਜਰੀ, ਜਿਹੜੀ ਸੀਸ ਦੀ ਕਲਗੀ ਹੈ ਤੇ ਹੋਰ ਜਿਹੜੀ ਜਿਗਾ ਚਕਰੀ ਜੀ ਹੁੰਦੀ ਹੈ ਜੜਾਉਆਂ ਨਾਲ ਜਲਤ ਕੀਤੀ ਹੋਈ ਹੋਈ ਇਨ ਤੇ ਲੈ ਸਤਿਗੁਰ ਸਿਰ ਧਰੀ। ਇਹਨਾਂ ਤੋਂ ਭਾਵ ਭਾਈ ਸਾਹਿਬ ਭਾਈ ਰਾਮ ਕੌਰ ਜੀ ਤੋਂ ਲੈ ਕੇ ਗੁਰੂ ਕਲਗੀਧਰ ਪਾਤਸ਼ਾਹ ਨੇ ਸੀਸ ਤੇ ਰੱਖੀ ਸੀ। ਆਯੁਧ ਦਏ ਆਦ ਸ਼ਮਸ਼ੇਰ ਤਲਵਾਰਾਂ ਤੋਂ ਲੈ ਕੇ ਫਿਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਇਹ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਸ਼ਸਤਰ ਵੀ ਦਿੱਤੇ ਸਨ। ਲੇ ਕਰ ਧਾਰੇ ਗੁਰ ਸ਼ਮਸ਼ੇਰ ਗੁਰੂ ਮਹਾਰਾਜ ਲੈ ਕੇ ਧਾਰਨ ਕਰ ਲਏ ਸੀ, ਸ਼ੇਰ ਦੇ ਸਮਾਨ ਹੋ ਗਏ ਸਨ। ਦਸ ਪਾਤਸ਼ਾਹਨ ਕੇ ਨਿਤ ਸੰਗੀ। ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਅੰਸ ਪੰਸ਼ ਦੇ ਜਿੰਨੇ ਹੋਏ ਆ ਕਹਿੰਦੇ ਦਸ ਪਾਤਸ਼ਾਹ ਦੇ ਸੰਗੀ ਸਾਚੀ ਰਹੇ। ਸਤਿਗੁਰ ਕ੍ਰਿਤ ਕੋ ਚਿੱਤ ਚਹਿ ਚੰਗੀ। ਸਤਿਗੁਰੂ ਦੇ ਘਰ ਦੀ ਜਿਹੜੀ ਕੋਈ ਕਿਰਤ ਹੈ ਉਹ ਚਿੱਤ ਕਰਕੇ ਚੰਗੀ ਤਰ੍ਹਾਂ ਕਰਨਾ ਚਾਹੁੰਦੇ ਰਹੇ, ਕਰਦੇ ਰਹੇ। ਜਗ ਮੈਂ ਬਹੁ ਸਿੱਖੀ ਵਿਸਤਾਰੀ। ਸੰਸਾਰ ਦੇ ਵਿੱਚ ਬੜੀ ਭਾਰੀ ਸਿੱਖੀ ਫੈਲਾਈ। ਅਨਕ ਨਰਨ ਕਹੋ ਕੀਨ ਉਧਾਰੀ। ਲੋਕਾਂ ਦਾ ਜੋ ਹਜ਼ੂਰੀ ਆਇਆ ਉਹਨਾਂ ਦਾ ਉਧਾਰ ਕਰਤਾ ਇਹਨਾਂ ਦੀ ਅੰਸ ਮੰਸ ਨੇ। ਜਥਾ ਚੱਕਰ ਮੈਂ ਅਧ ਪਤ ਆਗੇ। ਕਹਿੰਦੇ ਜਿਵੇਂ ਚੱਕਰਵਰਤੀ ਜਿਹੜਾ ਪਾਤਸ਼ਾਹ ਹੁੰਦਾ ਉਹਦੇ ਅੱਗੇ ਮੰਤਰੀ ਰਹੇ ਸੁਮਤ ਮਹਿਲ ਆਗੇ। ਸ੍ਰੇਸ਼ਟ ਮਤ ਵਾਲੇ ਜਿਹੜੇ ਮੰਤਰੀ ਵਜ਼ੀਰ ਆ ਕਹਿੰਦੇ ਹਮੇਸ਼ਾ ਕਹਿੰਦੇ ਹਜ਼ੂਰੀ ਵਿੱਚ ਲੱਗੇ ਰਹਿੰਦੇ ਜੁੜੇ ਰਹਿੰਦੇ। ਤਿਮ ਸਤਿਗੁਰ ਘਰ ਕੇ ਇਹ ਭਏ। ਜਿਹੜਾ ਸਤਿਗੁਰੂ ਦਾ ਘਰ ਹੈ ਚੱਕਰਵਰਤੀ ਸੱਚੇ ਪਾਤਸ਼ਾਹ ਵਾਂਗ ਉਹਨਾਂ ਦੇ ਘਰ ਦੇ ਵਜ਼ੀਰਾਂ ਵਾਂਗ ਹੋਏ। ਅਤ ਸੋਭਾ ਸਿੱਖੀ ਕਹਿ ਦਏ। ਗੁਰੂ ਕੀ ਸਿੱਖੀ ਇਹਨੂੰ ਬੜਾ ਭਾਰੀ ਇਹਨੇ ਸੋਭਾ ਦਿੱਤੀ, ਸੋਭਾ ਵਧਾਈ, ਸਿੱਖੀ ਦੀ ਚੜ੍ਹਦੀ ਕਲਾ ਕੀਤੀ। ਸਦਗੁਣ ਕੇ ਇਹ ਕੋਸ਼ ਵਿਸਾਲੇ। ਬਾਬਾ ਬੁੱਢਾ ਸਾਹਿਬ ਦੇ ਅੰਸ਼ ਵੰਸ਼ ਦੇ ਭਾਈ ਸਾਹਿਬ ਭਾਈ ਰਾਮ ਕੌਰ ਜੀ ਦੇਵੀ ਗੁਣਾਂ ਦੇ ਤਾਂ ਇਹ ਖਜ਼ਾਨਾ ਹੀ ਸਨ ਮਹਾਨ। ਭੇ ਪ੍ਰਾਪਤ ਜੋ ਇਨ ਮਗ ਚਾਲੇ। ਇਹਨਾਂ ਦੇ ਰਸਤੇ ਚੱਲੇ ਉਹ ਵੀ ਦੇਵੀ ਗੁਣਾਂ ਦੇ ਖਜ਼ਾਨੇ ਹੀ ਹੋ ਗਏ। ਸ੍ਰੀ ਸਤਿਗੁਰੂ ਦਸਵੇਂ ਪਾਤਸ਼ਾਹ। ਇਸ ਤਰ੍ਹਾਂ ਸਵਾਏ ਮਨ ਦਸਵੇਂ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ। ਗਮਨ ਕੀਨ ਜਬ ਸੱਚਖੰਡ ਮਾਹੂ। ਨੰਦੇੜ ਸ਼ਹਿਰ ਵਿਖੇ ਉਹ ਤਪ ਸਥਾਨ ਪ੍ਰਗਟ ਕਰਕੇ ਖਾਲਸੇ ਪੰਥ ਨੂੰ ਹਜ਼ੂਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਖੜਿਆ ਕਰਕੇ ਜੋਤੀ ਜੋਤ ਸਮਵਾਏ ਸੱਚਖੰਡ ਨੂੰ ਗਏ। ਪੰਥ ਖਾਲਸਾ ਉਤਪਤ ਕਰਕੇ। ਇਸ ਤਰ੍ਹਾਂ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਪੈਦਾ ਕਰਕੇ ਰਾਜ ਤੇਜ ਕੋ ਛਤਰ ਸੋ ਧਰਕੇ। ਰਾਜ ਭਾਗ ਦਾ ਤੇਜ ਪ੍ਰਤਾਪ ਸਿਰ ਤੇ ਛਤਰ ਵਾਂਗ ਰੱਖ ਕੇ ਤੁਰਕ ਤੇਜ ਦ੍ਰਿੜ ਤਰੂ ਉਖਾਰਾ। ਜਿਹੜਾ ਤੇਜ ਪ੍ਰਤਾਪ ਰੂਪੀ ਪੱਕਾ ਬ੍ਰਿਸ਼ੀ ਉਹਨੂੰ ਜੜਾਂ ਤੋਂ ਪੁੱਟ ਦਿੱਤਾ। ਹਿੰਦੂ ਧਰਮ ਰਾਖਿਓ ਪ੍ਰਤਪਾਰਾ। ਹਿੰਦਵਾਸੀ ਲੋਕ ਸੀ ਉਹਦੇ ਧਰਮ ਦੀ ਪਾਲਣਾ ਪੋਕਣਾ ਕੀਤੀ, ਰੱਖਿਆ ਕੀਤੀ। ਭਾਈ ਰਾਮ ਕੋਇਰ ਤਬ ਰਹੇ। ਜਦੋਂ ਗੁਰੂ ਮਹਾਰਾਜ ਕਹਿੰਦੇ ਉਹ ਨੰਦੇੜ ਵੱਲੀ ਗਏ ਸੀ, ਭਾਈ ਸਾਹਿਬ ਭਾਈ ਰਾਮ ਕੌਰ ਜੀ ਇੱਧਰ ਆਪਣੇ ਘਰ ਵਿੱਚ ਹੀ ਰਹਿ ਗਏ ਸਨ, ਕਿਉਂਕਿ ਗੁਰੂ ਕਾਸ਼ੀ ਦਮਨਵਾ ਸਾਹਿਬ ਵਿਖੇ ਇਹਨਾਂ ਦੇ ਮਾਤਾ ਜੀ ਗਏ ਸਨ ਤੇ ਬੇਨਤੀ ਕੀਤੀ ਕਿ ਮਹਾਰਾਜ ਮੇਰਾ ਇੱਕੋ ਇੱਕ ਸਪੁੱਤਰ ਹੈ, ਮੈਂ ਪਤਾ ਲੱਗਿਆ ਵੀ ਤੁਸੀਂ ਹੁਣ ਦੱਖਣ ਦੀ ਤਰਫ ਜਾ ਰਹੇ ਹੋ, ਮੈਂ ਇਕੱਲੀ ਰਹਿ ਜਾਵਾਂਗੀ, ਪਤਾ ਨਹੀਂ ਆਪ ਵਾਪਸ ਪਰਤੋਂ ਕਿ ਨਾ ਪਰਤੋਂ ਦੂਰ ਚਲੇ ਜਾਓਗੇ, ਇਸ ਕਰਕੇ ਪੁੱਤਰ ਦਾ ਵਿਛੋੜਾ ਹੋਏਗਾ, ਮੇਰੀ ਬੇਨਤੀ ਹੈ ਗਰੀਬੀ ਦੀ, ਮੇਰੇ ਪੁੱਤਰ ਨੂੰ ਮੇਰੇ ਨਾਲ ਭੇਜੋ। ਉਸ ਵੇਲੇ ਫਿਰ ਗੁਰੂ ਕਲਗੀਧਰ ਜੀ ਨੇ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੂੰ ਬੁਲਾ ਕੇ ਕਿਹਾ ਵੀ ਮਾਤਾ ਦੇ ਨਾਲ ਤੂੰ ਚਲਿਆ ਜਾ। ਕਹਿਣ ਲੱਗੇ ਮਹਾਰਾਜ ਸਾਡਾ ਤਾਂ ਇਹ ਨੇਮ ਕੀਤਾ ਵੀ ਜਿੰਨਾ ਚਿਰ ਇੱਕ ਵਾਰੀ ਆਪ ਜੀ ਦੇ ਦਰਸ਼ਨ ਨਾ ਕਰ ਲਈਏ ਤੇ ਉਹਨਾਂ ਚਿਰ ਅਸੀਂ ਅੰਨ ਜਲ ਨਹੀਂ ਛਕਦੇ, ਉਹ ਨਿਜੋਂ ਕਿਵੇਂ ਪੂਰਾ ਹੋਊਗਾ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਖੁਸ਼ ਹੋ ਕੇ ਕਿਹਾ ਕਹਿੰਦੇ ਵੀ ਇਹ ਨਿਜੋਂ ਅਸੀਂ ਪੂਰਾ ਕਰਾਂਗੇ, ਤੁਸੀਂ ਮਾਤਾ ਨਾਲ ਚਲੇ ਜਾਓ। ਘਰ ਦੇ ਵਿੱਚ ਇਸ ਵੇਲੇ ਇਸ਼ਨਾਨ ਆਦਿ ਕਿਰਿਆ ਕਰਕੇ ਨਿਤਨੇਮ ਕਰਨ ਤੋਂ ਬਾਅਦ ਸ਼ੈਲ ਦੇ ਬਹਾਨੇ ਤੁਸੀਂ ਬਾਹਰ ਬਾਹਰ ਜਾਇਆ ਕਰੋ, ਜਿਸ ਰੂਪ ਵਿੱਚ ਵੀ ਅਸੀਂ ਹੋਵਾਂਗੇ ਤੁਹਾਨੂੰ ਥੋੜ੍ਹਾ ਸਮਾਂ ਦਰਸ਼ਨ ਦਿਆ ਕਰਾਂਗੇ, ਇਸ ਤਰ੍ਹਾਂ ਤੁਹਾਡਾ ਨਿਯਮ ਪੂਰਾ ਹੋ ਜਾਏਗਾ, ਜਲ ਛਲ ਚਾਇਆ ਕਰਾਂਗੇ। ਕਰੀਬਨ ਗੁਰੂ ਕਲਗੀਧਰ ਪਾਤਸ਼ਾਹ ਜੀ ਤੋਂ ਬਾਅਦ 53 ਸਾਲ ਇਹ ਭਾਈ ਸਾਹਿਬ ਭਾਈ ਰਾਮ ਕੌਰ ਜੀ ਧਰਤੀ 'ਤੇ ਰਹੇ। ਇਸ ਤਰ੍ਹਾਂ ਰੋਜ਼ ਹੀ ਅੰਮ੍ਰਿਤ ਵੇਲੇ ਜਦੋਂ ਇਸ਼ਨਾਨ ਆਦਿ ਕਿਰਿਆ ਕਰਕੇ ਨਿਤਨੇਮ ਕਰਕੇ ਫਿਰ ਸ਼ਹਿਰ ਛੱਟਾਂ ਦਾ ਬਹਾਨਾ ਜਿਹਾ ਬਣਾ ਕੇ ਬਾਹਰ ਜਾਂਦੇ ਅਤੇ ਗੁਰੂ ਕਲਗੀਧਰ ਜੀ ਦੇ ਹਮੇਸ਼ਾ ਇਹਨਾਂ ਨੂੰ ਦਰਸ਼ਨ ਹੁੰਦੇ ਸਨ। ਇਸ ਕਰਕੇ ਉਹ ਕਵੀ ਸੰਤੋਖ ਸਿੰਘ ਜੀ ਇਸ਼ਾਰਾ ਦਿੰਦੇ ਆ ਵੀ ਜਦੋਂ ਮਹਾਰਾਜ ਉੱਧਰ ਚਲੇ ਗਏ ਨਾ ਸੱਚਖੰਡ ਸਾਹਿਬ ਨੰਦੇੜ ਸ਼ਹਿਰ ਵਿਖੇ, ਭਾਈ ਰਾਮ ਕੌਰ ਜੀ ਆਪਣੇ ਘਰ ਹੀ ਰਹਿ ਗਏ ਸਨ। ਰਾਮਦਾਸ ਕੇ ਗ੍ਰਾਮ ਜੋ ਲਹੇ, ਇਸ ਤਰ੍ਹਾਂ ਜਿਹੜਾ ਰਾਮਦਾਸ ਕੇ ਨਗਰ ਹੈ ਉੱਥੇ ਇਹਨਾਂ ਦਾ ਘਰ ਜਾਣਿਆ ਜਾਂਦਾ ਹੈ। ਤਹਾਂ ਬਿਰਾਜਤ ਦਿਵਸ ਬਿਤਾਏ, ਬਿਰਾਜਦਿਆਂ ਹੋਇਆਂ ਦਿਨ ਬਿਤਾਏ ਭਾਈ ਸਾਹਿਬ ਨੇ। ਕੀਰਤਕ ਸਿੰਘ ਤਿੰਨੋਂ ਢਿੱਗ ਆਏ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋਤੀ ਜੋਤ ਸੰਭਾ ਗਏ ਸਨ, ਜਿਹੜੇ ਕਿ ਤਾਂ ਕੋਈ ਆਪਣਾ ਰਾਜ ਭਾਗ ਦੀ ਚਾਹਨਾ ਵਾਲੇ ਸਨ। ਉਹ ਵੀ ਬੰਦਾ ਸਿੰਘ ਬਹਾਦਰ ਦੇ ਨਾਲ ਰਲ ਮਿਲ ਗਏ ਸੀ ਸਿੰਘ। ਇਸੇ ਤਰ੍ਹਾਂ ਜਿਹੜੇ ਕੋਈ ਵੀ ਇਹਨਾਂ ਨੇ ਸਾਨੂੰ ਤੰਗ ਕੀਤਾ ਹੈ, ਸਾਰੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਹੈ, ਇਹਨਾਂ ਦਾ ਅਸੀਂ ਬਦਲਾ ਲੈਣਾ, ਇਹਨੂੰ ਚਣੇ ਚਬਾਉਣੇ ਹੈ, ਦੋ ਹੱਥ ਵਿਖਾਉਣੇ ਹੈ। ਉਹ ਵੀ ਜਿਹੜੇ ਸਿੰਘ ਸਨ ਇਹ ਰਜੋ ਗੁਣੀ ਰਾਜ ਭਾਗ ਦੀ ਇੱਛਾ ਰੱਖਣ ਵਾਲੇ ਅਤੇ ਇਸੇ ਤਰ੍ਹਾਂ ਕੀਤੇ ਦਾ ਫਲ ਭੁਗਾਉਣ ਵਾਲੇ ਤਮੋ ਗੁਣੀ ਤੇਜ ਤਰਾਰੇ ਸਿੰਘ ਬੰਦਾ ਬਹਾਦਰ ਰਹਿ ਗਏ ਸੀ ਸਤਿਗੁਣੋ ਸਤੋ ਗੁਣੀ ਸਿੱਖ। ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣਿਆਈ। ਇਹ 13 ਕੁ ਸਿੰਘ ਸਨ। ਫਿਰ ਕਹਿੰਦੇ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਫਿਰ ਪੰਜਾਬ ਵਿੱਚ ਚੱਲ ਕੇ ਆਏ ਅਤੇ ਭਾਈ ਸਾਹਿਬ ਭਾਈ ਰਾਮ ਕੌਰ ਦੀ ਹਜ਼ੂਰੀ ਵਿੱਚ ਆਏ ਸਨ। ਇਹਨਾਂ ਨੇ ਆ ਕੇ ਬੇਨਤੀ ਕੀਤੀ ਸੀ ਕਿ ਮਹਾਰਾਜ ਗੁਰੂ ਕਲਗੀਧਰ ਜੀ ਭਾਣਾ ਵਰਤਾ ਗਏ, ਜੋਤੀ ਜੋਤ ਸਮਾ ਗਏ ਹੈ ਅਤੇ ਹੁਣ ਦਰਸ਼ਨ ਉਹਨਾਂ ਦੇ ਹੁੰਦੇ ਨਹੀਂ ਹੈ, ਮਨ ਵਿੱਚ ਵਿਰਾਗ ਹੈ, ਤੁਸੀਂ ਸਰਵਣ ਦਰਸ਼ਨ ਕਰਾਓ, ਉਹਨਾਂ ਦਾ ਪ੍ਰਸੰਗ ਸੁਣਾਓ। ਇਸ ਕਰਕੇ ਮਨ ਨੂੰ ਕੋਈ ਧੀਰਜ ਆਵੇ। ਫਿਰ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਪਹਿਲਾਂ ਤਾਂ ਗੁਰੂ ਕਲਗੀਧਰ ਜੀ ਦਾ ਇਤਿਹਾਸ ਸਰਵਣ ਕਰਾਇਆ ਸੀ, ਅਵਤਾਰ ਤੋਂ ਲੈ ਕੇ ਅਖੀਰ ਜੋਤੀ ਜੋਤ ਸਮਾਉਣ ਤੱਕ। ਫਿਰ ਸਿੰਘਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਤੁਹਾਨੂੰ ਤਾਂ ਜਿਵੇਂ ਹੱਥ 'ਚ ਔਲਾ ਤਰਖਿਆ ਹੋਵੇ ਇਸ ਤਰ੍ਹਾਂ ਹੀ ਗਿਆਨ ਹੈ, ਹੁਣ ਸਾਰੇ ਹੀ ਇਤਿਹਾਸ ਮੁੜ ਤੋਂ ਲੈ ਕੇ ਅਖੀਰ ਤੱਕ ਸੁਣਾਓ। ਇਸ ਤਰ੍ਹਾਂ ਫਿਰ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਇਤਿਹਾਸ ਸੁਣਾਇਆ। ਇੱਥੇ ਉਹ ਥੋੜ੍ਹਾ ਜਿਹਾ ਇਸ਼ਾਰਾ ਕਰ ਰਹੇ ਹਨ, ਸਾਹਿਬ ਸਿੰਘ ਆਦਿਕ ਬੁੱਧਵਾਨ ਰਾਮ ਕੌਰ ਤਬ ਰਹੇ ਰਾਮ ਦਾ ਕੇਤ ਕਿਸਨ ਤਿੰਨੋਂ ਟਿਗ ਆਏ ਵੀ ਕੁਝ ਕੁ ਸਿੰਘ ਜਿਹੜੇ 13 ਕੁ ਸਿੰਘ ਗਿਣਤੀ ਵਿੱਚ ਸਨ ਇਹ ਜਿਹੜੇ ਹਜ਼ੂਰ ਸਾਹਿਬ ਤੋਂ ਚਲਦੇ ਹੋਏ ਬਾਬਾ ਬੁੱਢਾ ਸਾਹਿਬ ਜੀ ਅੰਸ ਵੰਸ ਵਿੱਚ ਭਾਈ ਰਾਮ ਕੌਰ ਜੀ ਕੋਲ ਆਏ ਸਨ ਅਤੇ ਬੇਨਤੀ ਕੀਤੀ ਸੀ ਮਹਾਰਾਜ ਦਾ ਇਤਿਹਾਸ ਸੁਣਾਓ। ਇਸ ਕਰਕੇ ਕਹਿੰਦੇ ਭਾਈ ਸਾਹਿਬ ਸਿੰਘ ਜੀ ਜਿਹੜੇ 100 ਸਾਖੀ ਦੀ ਲਿਖਾਰੀ ਹੋਏ ਬੁੱਧੀਵਾਨ, ਜਿਨਕੇ ਸਤਿਗੁਰ ਪਦ ਕੋ ਧਿਆਨ, ਸਤਿਗੁਰੂ ਦੇ ਚਰਨਾਂ ਦੇ ਵਿੱਚ ਹੀ ਧਿਆਨ ਲੰਗਾ ਰਹਿੰਦਾ ਸੀ, ਕਥਾ ਗੁਰਨ ਕੀ ਸੁਣਬੇ ਚਾਹਿਤ। 13 ਸਿੰਘ ਹੈ ਕਹਿੰਦੇ ਸਾਰੇ ਸਤਿਗੁਰੂ ਦੀ ਕਥਾ ਸੁਣਨੀ ਚਾਹੁੰਦੇ, ਸੁਣ ਸੁਣ ਗਨ ਕੋ ਰਿਦਾ ਉਮਾਹਤ, ਸੁਣ ਸੁਣ ਗੁਣ ਕੋ ਰਿਦਾ ਉਮਾਹਤ, ਸਤਿਗੁਰੂ ਦੇ ਗੁਣਾਂ ਨੂੰ ਸੁਣ ਸੁਣ ਕੇ ਰਿਦਾ ਚਾਹੁੰਦਾ ਹੈ ਵੀ ਇਹ ਸਾਰੀ ਕਥਾ ਸੁਣੀਏ। ਸ੍ਰੀ ਗੁਰਬਖਸ਼ ਸਿੰਘ ਕੇ ਪਾਸ, ਭਾਈ ਸਾਹਿਬ ਭਾਈ ਰਾਮ ਕੌਰ ਦਾ ਅੰਮ੍ਰਿਤ ਛਕਾਉਣ ਤੋਂ ਬਾਅਦ ਗੁਰੂ ਕਲਗੀਧਰ ਜੀ ਨੇ ਨਾਮ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਰੱਖਿਆ ਸੀ, ਇਸ ਕਰਕੇ ਦੋ ਨਾਂ ਆ ਜਾਂਦੇ, ਕਿਤੇ ਗੁਰਬਖਸ਼ ਸਿੰਘ ਕਿਤੇ ਭਾਈ ਰਾਮ ਕੌਰ ਜੀ। ਇਸ ਤਰ੍ਹਾਂ ਉਹਨਾਂ ਦੇ ਕੋਲ ਸਭ ਸਿੰਘਨ ਕੀਨਸ ਅਰਦਾਸ, ਸਾਰੇ ਸਿੰਘਾਂ ਨੇ ਯਾਨੀ 13 ਸਿੰਘਾਂ ਨੇ ਬੇਨਤੀ ਕੀਤੀ ਹੈ ਜੋ ਸੱਚਖੰਡ ਤੋਂ ਚੱਲ ਕੇ ਆਏ ਸਨ। ਮਹਿਦ ਪ੍ਰਸੰਗ ਗੁਰਨ ਕੇ ਜੇਤੇ, ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਅਥਵਾ ਰਾਮ ਕੌਰ ਜੀ ਜਿੰਨੇ ਸਤਿਗੁਰੂ ਦੇ ਸੁਦਾਸ ਗੁਰੂ ਦੇ ਮਹਾਨ ਪ੍ਰਸੰਗ ਹਨ, ਕਰਨਾ ਕਰੋ ਉਚਾਰਹੁ ਤੇਤੇ। ਆ ਮਹਾਰਾ ਕਿਰਪਾ ਕਰਕੇ ਉਹ ਸਾਰੇ ਦੇ ਸਾਰੇ ਉਤਨੇ ਉਚਾਰਨ ਕਰੋ, ਸਾਨੂੰ ਸੁਣਾਓ। ਸਭ ਸਿੱਖ ਸੰਗਤ ਸੁਣਬੇ ਚਾਹਤ। ਇਸ ਗੁਰੂ ਕੀ ਸਿੱਖ ਸੰਗਤ ਹੈ ਇਤਿਹਾਸ ਸੁਣਨਾ ਚਾਹੁੰਦੀ ਹੈ। ਸਤਿਗੁਰ ਗੁਣ ਕੋ ਮਹਾ ਉਮਾਹਤ। ਸਤਿਗੁਰੂ ਵਿੱਚ ਦੈਵੀ ਗੁਣ ਸਨ, ਉਹਨਾਂ ਨੂੰ ਇਹ ਚਾਹੁੰਦੀ ਹੈ ਵੀ ਇਸ ਸਤਿਗੁਰੂ ਦੇ ਅਸੀਂ ਗੁਣ ਸੁਣੀਏ। ਔਰ ਸ਼ਾਹ ਸਹਿਤ ਹੈ ਚੰਦਰ ਬਦਨ ਤੇ ਸੁਧਾ ਸਮਾਨਾ। ਪੂਰਨਵਾਸੀ ਚੰਦਰਮਾ ਵਰਗੇ ਮੁਖ ਤੋਂ ਅੰਮ੍ਰਿਤ ਦੇ ਸਮਾਨ। ਪ੍ਰਗਟ ਕਰਹੋ ਪੀਵਹ ਪੁੱਟ ਪੁੱਟਕਾਨਾ। ਗੁਰੂ ਕਾ ਇਤਿਹਾਸ ਰੂਪੀ ਤੁਸੀਂ ਅੰਮ੍ਰਿਤ ਪ੍ਰਗਟ ਕਰੋ, ਅਸੀਂ ਕੰਨਾਂ ਰੂਪੀ ਦੁਨੀਆਂ ਰਾਹੀਂ ਛਕਾਂਗੇ। ਕਮਲ ਬਦਨ ਮਕਰੰਦ ਬਚਨ ਹੈ। ਭਾਈ ਸਾਹਿਬ ਤੁਹਾਡਾ ਕਮਲ ਵਰਗਾ ਜਿਹੜਾ ਮੁੱਖ ਹੈ ਤੇ ਜਿਹੜੇ ਉਹ ਮੁੱਖ ਤੋਂ ਬਚਨ ਆ ਉਹ ਕਹਿੰਦੇ ਸੁਗੰਧੀ ਵਾਂਗ ਧੂੜੀ ਵਾਂਗ ਹੈ। ਕਹਿੰਦੇ ਬਚਨ ਰੂਪੀ ਜਿਹੜਾ ਮਕਰੰਦ ਹੈ ਧੂੜਾ ਸੁਗੰਧੀ ਇਹਨੂੰ ਚਾਹੁੰਦੇ ਹਨ। ਭਾਈ ਰਾਮ ਕੋਇਰ ਸੁਣ ਸਰੋਣ। ਇਸ ਤਰ੍ਹਾਂ ਕਹਿੰਦੇ ਸਿੰਘਾਂ ਦੀ ਬੇਨਤੀ ਨੂੰ ਸੁਣ ਕੇ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਕਹਿਓ ਚਹਿਤ ਗੁਰ ਗੁਣ ਸੁਖ ਪਾਉਣ। ਸੁਖਾਂ ਦੇ ਘਰ ਸਤਿਗੁਰੂ ਉਹਨਾਂ ਦੇ ਗੁਣਾਂ ਨੂੰ ਕਹਿਆ ਚਾਹੁੰਦੇ ਹੈ। ਇਹ ਪ੍ਰਸੰਗ ਸੁਣ ਸੁਣ ਸਰੋਤਾ ਸਾਰੇ। ਇਸ ਤਰ੍ਹਾਂ ਭਾਈ ਸਾਹਿਬ ਬਾਬਾ ਬੁੱਢਾ ਸਾਹਿਬ ਭਾਈ ਰਾਮ ਕੌਰ ਜੀ ਦਾ ਪ੍ਰਸੰਗ ਸੁਣ ਕੇ ਜਿੰਨੇ ਕਹਿੰਦੇ ਕਵੀ ਸੰਤੋਖ ਸਿੰਘ ਕੋਲ ਸਰੋਤੇ ਸਨ ਉਹ ਸਾਰੇ ਮਿਲ ਸੰਤੋਖ ਸਿੰਘ ਨਿਕਟ ਉਚਾਰੇ। ਉਹਨਾਂ ਨੇ ਮਿਲ ਕੇ ਇਕੱਠਿਆਂ ਹੋ ਕੇ ਸੰਤੋਖ ਸਿੰਘ ਜੀ ਦੇ ਕੋਲ ਕਿਹਾ ਰਾਮ ਕੌਰ ਕੀ ਪੂਰਬ ਕਥਾ। ਭਾਈ ਸੰਤੋਖ ਸਿੰਘ ਜੀ ਗੁਰੂ ਮਹਾਰਾਜ ਦੀ ਕਥਾ ਕਹਿਣ ਤੋਂ ਪਹਿਲਾਂ ਜੇ ਭਾਈ ਸਾਹਿਬ ਰੰਗ ਦੀ ਜਿਹੜੀ ਪਹਿਲੀ ਕਥਾ ਹੈ ਹਮ ਹੈ ਸੁਣਾਵਹੁ ਹੋਈ ਜਥਾ। ਰਾਮ ਕੁਇਰ ਕੀ ਪੋਏ ਪੂਰਵ ਕਥਾ, ਇੱਥੇ ਕੀ ਸ਼ਬਦ ਕੋ ਦੇ ਥਾਂ ਕੀ ਕਰ ਲੈਣਾ ਹੈ। ਭਾਈ ਰਾਮ ਕੌਰ ਦੀ ਜਿਹੜੀ ਪਹਿਲੀ ਮੁੱਢਲੀ ਕਥਾ ਉਹ ਸਾਨੂੰ ਜਿਵੇਂ ਹੋਈ ਉਹ ਸੁਣਾਓ। ਕਿਮ ਗੁਰ ਨਿਕਟ ਰਹੇ ਸੁਖ ਪਾਏ। ਕਿਵੇਂ ਭਾਈ ਸਾਹਿਬ ਭਾਈ ਰਾਮ ਕੌਰ ਜੀ ਸੁਖ ਪਾ ਕੇ ਗੁਰੂ ਕਲਗੀਧਰ ਜੀ ਦੇ ਕੋਲ ਰਹੇ। ਭੇ ਗੁਰਬਖਸ਼ ਸਿੰਘ ਕਿਸ ਪਾਏ। ਇਸ ਤਰ੍ਹਾਂ ਮਹਾਰਾਜ ਦੇ ਕੋਲ ਰਹਿੰਦੇ ਕੇ ਫਿਰ ਉਹ ਕਿਸ ਤਰ੍ਹਾਂ ਗੁਰਬਖਸ਼ ਸਿੰਘ ਨਾਮ ਵਾਲੇ ਹੋ ਗਏ। ਚਹੋ ਚਰਿੱਤਰ ਪ੍ਰਥਮ ਇਨ ਕੇਰਾ। ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਦਾ ਚਰਿੱਤਰ ਜਿਹੜਾ ਪਹਿਲਾਂ ਤੁਸੀਂ ਕਹੋ। ਪੁੰਨ ਉਚਾਰਹੋ ਇਤਿਹਾਸ ਵਡੇਰਾ। ਉਚਰੋ ਇਤਿਹਾਸ ਵਡੇਰਾ, ਫਿਰ ਜੋ ਬਹੁਤ ਵੱਡਾ ਇਤਿਹਾਸ ਹੈ ਉਹ ਸਾਰਾ ਉਚਾਰਨ ਕਰਿਓ। ਕਵ ਇਮ ਸੁਣ ਸਰੋਤਨ ਕੇ ਬਾਨ ਤੇ ਬਾਨੀ। ਕਵੀ ਸੰਤੋਖ ਇਸ ਤਰ੍ਹਾਂ ਸਰੋਤਿਆਂ ਸਿੰਘਾਂ ਤੋਂ ਬਾਣੀ ਸੁਣ ਕੇ ਰਾਮ ਕੋਇਰ ਕੀ ਕਥਾ ਬਖਾਨੀ। ਇਸ ਕਰਕੇ ਮੈਂ ਕਵੀ ਨੇ ਰਾਮ ਕੋਇਰ ਜੀ ਜਿਹੜੀ ਕਥਾ ਪਹਿਲਾਂ ਕਹੀ ਕੁਛ ਕੁ ਚਰਿੱਤਰ ਕਹੋ ਤਿੰਨ ਕੇਰਾ। ਇਸ ਤਰ੍ਹਾਂ ਕੁਝ ਕੁ ਜਿਹੜੇ ਕੌਤਕ ਹੈ ਉਹਨਾਂ ਦਾ ਕਹਿੰਦੇ ਆ। ਪਠਤ ਸੁਨਤ ਸੁਖ ਦੇ ਕਨੇਰਾ। ਪੜਿਆ ਸੁਣਿਆ ਬੜਾ ਭਾਰੀ ਇਹ ਪ੍ਰਸੰਗ ਸੁਖ ਬਖਸ਼ਦਾ ਹੈ। ਮਨ ਵਾਂਛਤ ਫਲ ਪ੍ਰਾਪਤ ਹੋਵੇ। ਕਹਿੰਦੇ ਪ੍ਰਸੰਗ ਸੁਣਨ ਨਾਲ ਮਨ ਇੱਛਾ ਜਿਹੜਾ ਫਲ ਪ੍ਰਾਪਤ ਹੋਵੇਗਾ। ਸੰਪਤ ਪਾਪ ਸਭਨ ਕੋ ਖੋਵੇ। ਪਿਛਲੇ ਜਨਮਾਂ ਦੇ ਪਾਪ ਇਕੱਠੇ ਕੀਤੇ ਸਾਰਿਆਂ ਨੂੰ ਗੁਆ ਦੇਵੇਗਾ। ਬਿਲਮ ਮਤੀ ਹੋਏ ਲਹਿ ਸੁਖ ਧਾਮ। ਪ੍ਰਸੰਗ ਸੁਣਿਆ ਉਜਲ ਮਤ ਮਤ ਹੋ ਜਾਏਗੀ, ਸੁਖਾਂ ਦਾ ਘਰ ਵਾਹਿਗੁਰੂ ਲੈ ਲਏਗਾ। ਲਿਵ ਲਾਗੇ ਸਿਮਰਨ ਸਤਨਾਮ। ਕਿਉਂਕਿ ਜਿਹੜਾ ਸਤਨਾਮ ਵਾਹਿਗੁਰੂ ਉਹਦੇ ਮਨ ਦੇ ਉਹਦੇ ਵਿੱਚ ਮਨ ਦੀ ਬਿਰਤੀ ਲਿਵ ਲੱਗ ਜਾਏਗੀ, ਸਿਮਰਨ ਮਨ ਕਰਨ ਲੱਗ ਜਾਏਗਾ, ਯਾਦ ਵਿੱਚ ਜੁੜ ਜਾਏਗਾ। ਇਹ ਇਸ ਤਰ੍ਹਾਂ ਇਹ ਪ੍ਰਸੰਗ ਸੁਣਨ ਦਾ ਲਾਭ ਹੋਵੇਗਾ, ਸੁਖ ਹੋਵੇਗਾ। ਇਸ ਤਰ੍ਹਾਂ ਇੱਥੇ ਕਹਿ ਕੇ ਜਿਹੜਾ ਦੂਸਰਾ ਅੰਸ਼ ਹੈ ਦੂਸਰੀ ਕਿਰਨ ਸਮਾਪਤ ਕੀਤੀ ਹੈ। ਹੁਣ ਅੱਗੇ ਤੀਸਰੀ ਅੰਸ਼ ਤੀਸਰੀ ਕਿਰਨ ਦੇ ਵਿੱਚ ਜੋ ਪ੍ਰਸੰਗ ਭਾਈ ਸਾਹਿਬ ਭਾਈ ਰਾਮ ਕੌਰ ਜੀ ਦਾ ਮੁੱਢਲਾ ਕਹਿਣਗੇ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਰਲ ਮਿਲ ਕੇ ਸਰਵਣ ਕਰ ਲਵਾਂਗੇ। ਸਮਾਂ ਜਿੰਨਾ ਨਿਯਤ ਕੀਤਾ ਉਹ ਕਰੀਬਨ ਪੂਰਾ ਹੀ ਹੋ ਗਿਆ, ਉੱਪਰ ਹੀ ਜਾ ਰਿਹਾ ਹੈ। ਇੱਥੇ ਸਮਾਪਤ ਕਰੀਏ, ਅਰਦਾਸ ਵੀ ਜੁੜ ਗਏ। ਮਨ ਵਾਂਛਿਤ ਫਲ ਪ੍ਰਾਪਤ ਹੋਵੇ, ਸੰਪਤ ਪਾਪ ਸੰਚਿਤ ਪਾਪ ਸਭਨ ਕੋ ਖੋਵੈ, ਬਿਲਮ ਮਤੀ ਹੋਏ ਲਹਿ ਸੁਖ ਧਾਮ, ਲਿਵ ਲਾਗੇ ਸਿਮਰਨ ਸਤਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈ ਪੰਜਨ ਗੁਣ ਤਾਤ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇ।